ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਜੀ ਹਜ਼ੂਰੀ ਵਿਖੇ ਦੀਵਾਨ ਸਜ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੀਰਤਨ ਹੋ ਰਿਹਾ ਸੀ ਆਪ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਵੀ ਸੁਸ਼ੋਭਿਤ ਹੋ ਕੇ ਕੀਰਤਨ ਦਾ ਲਾਹਾ ਲੈ ਰਹੇ ਸੀ ਜੋ ਕੀਰਤਨ ਦੀ ਪ੍ਰਥਾ ਹੈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਾਇਮ ਕੀਤੀ ਹੈ ਜਿੱਥੇ ਵੀ ਗੁਰੂ ਕੇ ਦਰਬਾਰ ਹੈ ਸੰਗਤਾਂ ਜੁੜਦੀਆਂ ਉੱਥੇ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹੈ ਅਤੇ ਗੁਰੂ ਪਿਆਰੇ ਉਹ ਕੀਰਤਨ ਸੁਣ ਕੇ ਲਾਹੇ ਹਾਸਲ ਕਰਦੇ ਹੈ ਇੱਥੇ ਵੀ ਇਹ ਸੰਗਤ ਬੰਗਤ ਕਾਇਮ ਹੋਈ ਹੋਈ ਹੈ ਜਿੱਥੇ ਗੁਰਬਾਣੀ ਦਾ ਪਾਠ ਹੁੰਦਾ ਉੱਥੇ ਨਾਲ ਨਾਲ ਕੁਝ ਸਮਾਂ ਕੀਰਤਨ ਵੀ ਹੁੰਦਾ ਹੈ ਇਸੇ ਤਰ੍ਹਾਂ ਕਿਤੇ ਗੁਰਬਾਣੀ ਦੀ ਕਥਾ ਵੀ ਆਖਿਆ ਕਿਤੇ ਗੁਰੂ ਕਾ ਇਤਿਹਾਸ ਪੜ੍ਹਿਆ ਸੁਣਿਆ ਜਾਂਦਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਭੋਗ ਪੈ ਗਿਆ ਸੀ ਪਿੱਛੇ ਹੁਣੇ ਗੁਰੂ ਕਾ ਇਤਿਹਾਸ ਚੱਲ ਰਿਹਾ ਹੈ ਜਿਹੜਾ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ ਇਸ ਨੂੰ ਸਭ ਤੋਂ ਪਹਿਲਾਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਕਰਨ ਤੋਂ ਸੁਣਾ ਕੇ ਲਿਖਵਾਇਆ ਪੂਰੇ ਪੈੜੇ ਮੁੱਖੇ ਖੱਤਰੀ ਰਾਹੀਂ ਅਤੇ ਸਰੋਤੇ ਰੂਪ ਵਿੱਚ ਸੁਣਿਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਮੁੱਖ ਰੂਪ ਵਿੱਚ ਹੋ ਕੇ ਬਾਬਾ ਬੁੱਢਾ ਸਾਹਿਬ ਭਾਈ ਜੀਵਾ ਸਿੰਘ ਆਦਿ ਗੁਰਸਿੱਖਾਂ ਨੇ ਇਸੇ ਤਰ੍ਹਾਂ ਉਸੇ ਦਾ ਫਿਰ ਅੱਗੇ ਜਿਹੜਾ ਉਲੱਸਾ ਹੈ ਚੂਨਾਮਨ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਕਾਵਿ ਦੇ ਨਿਯਮਾਂ ਵਿੱਚ ਲਿਆ ਕੇ ਕੀਤਾ ਹੈ, ਜਿਸ ਵਕਤ ਗ੍ਰੰਥ ਦਾ ਨਾਮ ਆਪ ਜੀ ਨੇ ਨਾਨਕ ਪ੍ਰਕਾਸ਼ ਰੱਖਿਆ ਹੈ, ਉਹ ਆਪਾਂ ਨਾਨਕ ਪ੍ਰਕਾਸ਼ ਨਾਮ ਦਾ ਜਿਹੜਾ ਪੁਸਤਕ ਹੈ ਉਹ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਜਿਵੇਂ ਧਰੂਵ ਭਗਤ ਤੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਵਸੈ ਨਿਰੰਕਾਰ ਉਹ ਸਥਾਨ 'ਤੇ ਪਹੁੰਚੇ, ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਦੋ ਨਹੀਂ ਤੇ ਠਾਓ ਨਾ ਤਸਵੀਸ ਖਿਰਾਜ ਨਾ ਮਾਲ। ਇੱਕ ਤਾਂ ਇੱਥੇ ਸਾਰ ਸੰਗਤ ਨੂੰ ਸੱਚਖੰਡ ਕਿਹਾ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਲਿਖਿਆ ਸਾਧ ਸੰਗਤ ਸੱਚ ਖੰਡ ਹੈ। ਕਬੀਰ ਜੀ ਨੇ ਸਾਧ ਸੰਗਤ ਨੂੰ ਵੈਕੁੰਠ ਲਿਖਿਆ, ਕਹੋ ਕਬੀਰੇ ਕਹੀਏ ਕਾਏ ਸਾਧ ਸੰਗਤ ਵੈਕੁੰਠ ਹੈ ਆਹੇ। ਵੈਕੁੰਠ ਕਹੋ ਜਾਂ ਸੱਚਖੰਡ ਕਹੋ, ਜਿਸ ਅਸਥਾਨ 'ਤੇ ਪਹੁੰਚ ਕੇ ਮਨੁੱਖ ਦੇ ਅੰਦਰੋਂ ਜਿਹੜੀ ਵੈਨ ਦਵੈਤ ਦਾ ਹੈ ਕੁੰਠ ਨੂੰ ਰੁਕ ਜਾਂਦਾ ਹੈ, ਜਿੱਥੇ ਜਾ ਕੇ ਦਵੈਤ ਰੁਕ ਜਾਏ ਦਵੈਤ ਖਤਮ ਹੋ ਜਾਏ, ਉਹ ਜਿਹੜੇ ਸਰੀਰ ਵਿੱਚ ਰੁਕ ਜਾਏ ਦਵੈਤ ਭਾਵ ਉਹ ਵੀ ਵਿਕੁੰਠੀ ਬਣ ਜਾਂਦਾ ਸਰੀਰ, ਉਹੀ ਸਰੀਰ ਸੱਚਖੰਡ ਬਣ ਜਾਂਦਾ, ਕਿਉਂਕਿ ਸੱਚ ਜਿੱਥੇ ਜਿੱਥੇ ਸੱਚ ਦਾ ਹੀ ਹਿੱਸਾ ਸੱਚ ਦੀ ਟੁਕੜਾ ਹੋਰ ਕੁਝ ਨਹੀਂ ਹੈ ਸੱਚ ਤੋਂ ਬਗੈਰ। ਇਸ ਤਰ੍ਹਾਂ ਫਿਰ ਜਿੱਥੇ ਸੱਚ ਹੀ ਸੱਚ ਹੋਏ ਉਸ ਸਰੀਰ ਨੂੰ ਅਸੀਂ ਸੱਚਖੰਡ ਕਹਿ ਦਿਆਂਗੇ, ਜਿੱਥੇ ਝੂਠ ਹੀ ਝੂਠ ਹੈ ਜਵਾਨ 'ਤੇ ਵੀ ਅੰਦਰ ਵੀ ਉਹਨੂੰ ਅਸੀਂ ਝੂਠ ਦਾ ਖੰਡ ਕਹਿ ਦਿਆਂਗੇ, ਗੱਲ ਇਹ ਨਹੀਂ ਹੈ। ਉਹ ਇਸ ਕਰਕੇ ਦੂਜਾ ਜਿੱਥੇ ਸਰਗਨ ਰੂਪ ਦੇ ਵਿੱਚ ਹੋ ਕੇ ਵਾਹਿਗੁਰੂ ਸਾਰੇ ਭਗਤਾਂ ਦੀ ਇੱਛਾ ਅਨੁਸਾਰ ਦਰਸ਼ਨ ਦੇ ਰਿਹਾ ਹੈ ਅਤੇ ਦਰਸ਼ਨ ਦੇ ਕੇ ਨਿਹਾਲ ਕਰ ਰਿਹਾ ਹੈ, ਉਹ ਵੀ ਸੱਚਖੰਡ ਹੈ। ਸੋ ਇਸ ਕਰਕੇ ਜਿਵੇਂ ਆਪ ਜੀ ਪਹਿਲਾਂ ਬੇਈ ਨਦੀ ਦੁਆਰਾ ਉਹ ਵਰਨ ਦੇਵਤੇ ਦੇ ਕਹਿਣ ਕਰਕੇ ਕਿ ਵਾਹਿਗੁਰੂ ਜੀ ਨੇ ਆਪ ਜੀ ਨੂੰ ਬੁਲਾਇਆ ਅਤੇ ਸੁਨੇਹਾ ਦਿੱਤਾ ਸੀ ਜਦੋਂ ਆਪ ਇਸ਼ਨਾਨ ਕਰ ਰਹੇ ਸੀ ਬੇਈ ਨਦੀ ਦੇ ਵਿੱਚ ਵੜ ਕੇ, ਉਸੇ ਵੇਲੇ ਆਪ ਜੀ ਉਹ ਵਾਹਿਗੁਰੂ ਦੇ ਦਰ ਘਰ ਵਿੱਚ ਚਲੇ ਗਏ ਸੀ। ਫਿਰ ਆਪ ਜੀ ਨੇ ਵਾਹਿਗੁਰੂ ਦੇ ਸਨਮੁਖ ਰੂਪ ਰੂਪ ਹੋ ਕੇ ਜੋ ਜਪ ਬਾਣੀ ਦੇ ਵਿੱਚ ਸੋਦਰ ਦੀ ਪੌੜੀ ਆਉਂਦੀ ਹੈ ਉਹ ਆਪ ਜੀ ਨੇ ਮੁਖਾਰਬਿੰਦ ਤੋਂ ਫਿਰ ਉਚਾਰਨ ਕੀਤੀ ਸੀ। ਫਿਰ ਜਦੋਂ ਸਿੱਧਨਾਥਾਂ ਨਾਲ ਦੁਬਾਰਾ ਵਿਚਾਰ ਕਰਨ ਲੱਗੇ ਅਤੇ ਉਹਨਾਂ ਨੇ ਕਈ ਤਰ੍ਹਾਂ ਦੇ ਪ੍ਰਸ਼ਨ ਕੀਤੇ ਅਤੇ ਫਿਰ ਪੁੱਛਿਆ ਵੀ ਜਿਸ ਦਰ ਘਰ ਦੇ ਵਿੱਚ ਆਪ ਜੀ ਆਏ ਆਏ ਵਾਪਸ ਆਇਓ ਦਰਸ਼ਨ ਕਰਕੇ ਆਏ ਹੋ ਕਿਹੋ ਜਿਹਾ ਦਰ ਘਰ ਹੈ? ਗੁਰੂ ਨਾਨਕ ਸਿਧਾਰਥ ਦੇ ਬੇਨਤੀ ਕਰਨ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇਹੀ ਜਿਹੜਾ ਜਪਜੀ ਸਾਹਿਬ ਦੀ ਪੌੜੀ ਵਿੱਚ ਸੋਦਰ ਆਉਂਦਾ ਹੈ ਉਹੀ ਸਰਵਣ ਕਰਾਇਆ। ਜਦੋਂ ਆਪ ਜੀ ਫਿਰ ਇਸ ਤਰ੍ਹਾਂ ਭਾਈ ਮਾਲਾ ਅਤੇ ਭਾਈ ਮਰਦਾਨਾ ਦੇ ਸਹਿਤ ਹੌਲੀ ਹੌਲੀ ਵਿਚਰਦੇ ਗਏ, ਇਹ ਸਾਰ ਸੱਚਖੰਡ ਗਏ। ਫਿਰ ਜਿਹੜਾ ਅੱਜ ਸ਼ਬਦ ਆਪਾਂ ਸ਼ੁਰੂ ਕਰ ਰਹੇ ਹਾਂ ਇਹ ਆਪ ਜੀ ਨੇ ਉਚਾਰਨ ਕੀਤਾ ਸੀ, ਇਹ ਰਹਿ ਰਸ ਵਾਲਾ ਸ਼ਬਦ ਸ਼ੁੱਧ ਸ਼ਬਦ ਨਾ ਹੈ। ਇੱਥੇ ਉਹਨਾਂ ਨੇ ਜਿਹੜਾ ਆਸਾ ਰਾਗ ਦੇ ਪ੍ਰਾਰੰਭ ਵਿੱਚ ਸ਼ਬਦ ਆਉਂਦਾ ਉਹ ਲਿਖਿਆ ਹੋਇਆ ਪਰ ਉਹ ਸ਼ੁੱਧ ਨਹੀਂ ਲਿਖਿਆ ਹੈ, ਕਿਉਂਕਿ ਉੱਥੇ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ ਤੋਂ ਬਾਅਦ ਫਿਰ ਮਹਾਂਮੰਤਰ ਹੈ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਂ ਗੁਰਪ੍ਰਸਾਦ। ਇਹ ਸਾਰਾ ਜਿਹੜਾ ਮਹਾਂਮੰਤਰ ਮੰਗਲ ਲਿਖ ਕੇ ਉਦੋਂ ਬਾਅਦ ਆਉਂਦਾ ਰਾਗਾਸਾ ਮਹੱਲਾ ਪਹਿਲਾ ਕਰ ਪਹਿਲਾ ਸੋਦਰ। ਇੱਥੇ ਇਹ ਰਹਿਰਾਸ ਵਾਲਾ ਜਿਹੜਾ ਸ਼ਬਦ ਹੈ ਸੁਧ ਸਮਝਣਾ, ਇਹ ਸੰਪਰਦਾ ਦੀ ਖੋਜ ਅਨੁਸਾਰ ਹੈ। ਜੇ ਕੋਈ ਕਹੇ ਫਿਰ ਉਹ ਜਿਹੜਾ ਆਸਾ ਰਾਗ ਵਾਲਾ ਸ਼ਬਦ ਇੱਥੇ ਉਚਾਰਿਆ, ਇਹ ਕਿੱਥੇ ਮਹਾਰਾਜ ਨੇ ਉਚਾਰਿਆ ਸੀ, ਉਹਦੀ ਜਿਹੜੀ ਉਥਾਨਕ ਹੈ ਸੰਪਰਦਾ ਵਿੱਚ ਦੱਸੀ ਜਾਂਦੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਬੇਈ ਨਦੀ ਦੁਆਰਾ ਸੱਚਖੰਡ ਗਏ ਸੀ ਅਤੇ ਭੈਣ ਨੇ ਪੁੱਛ ਲਿਆ ਸੀ ਮਹਾਰਾਜ ਆਪ ਜੀ ਫਿਰ ਤਿੰਨ ਦਿਨ ਤਿੰਨ ਰਾਤਾਂ ਕਿੱਥੇ ਰਹੇ, ਭੈਣ ਤੋਂ ਕੁੱਲ ਕੋਸ਼ ਕੋ ਰੱਪ ਨਹੀਂ ਸਕਦੇ ਸੀ। ਕਹਿਣ ਲੱਗੇ ਵੀ ਗਾਣਾ ਦੱਸਣਾ, ਹੁਣ ਪਰਮੇਸ਼ਰ ਦੀ ਭਗਤ ਨਹੀਂ ਹੈ, ਤੈਨੂੰ ਸੱਚ ਦੱਸ ਦਿੰਦੇ ਹਾਂ, ਅਸੀਂ ਸੱਚਖੰਡ ਗਏ ਸੀ ਵਾਹਿਗੁਰੂ ਦੇ ਦਰਬਾਰ ਵਿੱਚ, ਵਾਹਿਗੁਰੂ ਨੇ ਬੁਲਾਇਆ ਸੀ। ਫਿਰ ਭੈਣ ਨਾਨਕੀ ਜੀ ਨੇ ਪੁੱਛ ਲਿਆ ਵੀ ਉਹ ਜਿਹੜਾ ਵਾਹਿਗੁਰੂ ਦਾ ਦਰ ਕਰਕੇ ਹੋ ਗਿਆ ਹੈ, ਜਿਹਦੇ ਤੁਸੀਂ ਦਰਸ਼ਨ ਕਰਕੇ ਆਏ ਹੋ, ਮੈਨੂੰ ਵੀ ਥੋੜ੍ਹਾ ਬਹੁਤਾ ਦੱਸੋ। ਫਿਰ ਉਹ ਜਿਹੜਾ ਤੀਸਰਾ ਹੈ ਨਾ ਆਸਾ ਰਾਗ ਵਿੱਚ ਆਉਂਦਾ ਹੈ, ਜਿਹੜਾ ਇੱਛੇ ਆ ਇਤਿਹਾਸ ਵਿੱਚ ਲਿਖਿਆ, ਇਹ ਭੈਣ ਨਾਨਕੀ ਜੀ ਨੂੰ ਮਹਾਰਾਜ ਨੇ ਸੁਣਾਇਆ ਸੀ। ਇਹ ਤਿੰਨ ਉਸਾਨਕਾ, ਇਹ ਤਿੰਨ ਸ਼ਬਦ ਨੇ ਸੋਦਰ ਸਿਰਲੇਖ ਹੇਠ, ਕਿਉਂਕਿ ਇਹਦੇ ਵਿੱਚ ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਇਹ ਲਫ਼ਜ਼ ਆਏ ਨੇ, ਜਿਸ ਕਰਕੇ ਉੱਤਰ ਉੱਪਰ ਵੀ ਸਿਰਲੇਖ ਹੈ ਸੋਦਰ। ਜਿਵੇਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਆਸਾ ਰਾਗ ਵਿੱਚ ਸ਼ਬਦ ਹੈ, ਉਹਦੇ ਵੀ ਮੁੱਢ ਵਿੱਚ ਸਿਰਲੇਖ ਹੈ ਸੋ ਪੁਰਖ, ਕਿਉਂਕਿ ਉਹਦੇ ਵਿੱਚ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਪਾਰਾ, ਇਹ ਲਫ਼ਜ਼ ਆਏ ਨੇ, ਜਿਸ ਕਰਕੇ ਉਸ ਦਾ ਸਿਰਲੇਖ ਮਹਾਰਾਜ ਨੇ ਸੋ ਪੁਰਖ ਲਿਖ ਦਿੱਤਾ ਹੈ। ਇੱਥੇ ਵੀ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਵ ਸੰਭਾਲੇ, ਇਹ ਸ਼ਬਦ ਮੁੜ ਦੇ ਵਿੱਚ ਲਫ਼ਜ਼ ਆਏ ਹੈ, ਜਿਸ ਕਰਕੇ ਇਹਦਾ ਸਿਰਲੇਖ ਵੀ ਮਹਾਰਾਜ ਨੇ ਸੋ ਦਰ ਰੱਖਿਆ ਹੈ। ਇਸ ਤਰ੍ਹਾਂ ਇਹ ਜਾਣੀ ਹੁਣ ਇੱਥੇ ਸ਼ਬਦ ਸਮਣਾ ਰਹਿਰਾਸ ਦੇ ਸ਼ਬਦ ਅਨੁਸਾਰ ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਜਿਹੜਾ ਘਰ ਪਹਿਲਾ ਸੋਦਰ ਹੈ, ਉਹ ਤੀਜਾ ਜਿਹੜਾ ਰਾਗ ਖਸਾ ਵਿੱਚ ਆਉਂਦਾ ਉਹਦੇ ਵਿੱਚ ਘਰ ਪਹਿਲਾ ਆਉਂਦਾ ਹੈ। ਸੋਦਰ ਰਾਗ ਵਿੱਚ ਜਿਹੜਾ ਰਹਿਰਾਸ ਵੀ ਸ਼ਬਦ ਹੈ ਉੱਥੇ ਸਿਰਲੇਖ ਹੈ ਸੋਦਰ ਰਾਗ ਆਸਾ ਮਹੱਲਾ ਪਹਿਲਾ। ਉਸ ਤੋਂ ਅੱਗੇ ਆਉਂਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹ ਵੀ ਇੱਥੇ ਸ਼ੁੱਧ ਜਾਣਨਾ ਹੈ। ਇਹਦੇ ਨਾਲ ਹੀ ਜੇ ਨਹੀਂ ਇੱਥੇ ਭਾਵੇਂ ਛਪਣ ਰੂਪ ਦੇ ਵਿੱਚ ਜਦੋਂ ਇਹਦੀ ਕਥਾ ਕਰਨੀ ਸ਼ਬਦ ਦੀ ਉਦੋਂ ਇਸ ਤਰ੍ਹਾਂ ਹੀ ਅਰਥ ਕਰਕੇ ਅਤੇ ਇਸ ਤਰ੍ਹਾਂ ਇਹਨੂੰ ਸ਼ੁੱਧ ਸਮਝਣਾ ਅਤੇ ਲਿਖਣਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਤੇ ਉਹ ਇਸ ਤਰ੍ਹਾਂ ਵੀ ਵਾਹਿਗੁਰੂ ਦਾ ਜਿਹੜਾ ਦਰ ਕਰਕੇ ਹੋ ਗਿਆ ਹੈ ਅਤੇ ਕਿਹੜਾ ਉਹਦਾ ਦਰ ਘਰ ਹੈ ਉਹਦਾ ਨਿਰਣਾ ਕਰਕੇ ਦੱਸੋ, ਤਾਂ ਵਾਹਿਗੁਰੂ ਨੂੰ ਦੱਸ ਰਹੇ ਹੈ ਵੀ ਮਹਾਰਾਜ ਸੋ ਦਰ ਤੇਰਾ ਕੀ ਹੈ। ਪ੍ਰਸ਼ਨ ਵਿੱਚ ਉਹ ਜਿਹੜਾ ਤੇਰਾ ਦਰ ਹੈ ਉਹ ਕਿਹੜਾ ਹੈ ਅਤੇ ਤੇਰਾ ਜਿਹੜਾ ਘਰ ਹੈ ਉਹ ਕਿਹਾ ਕੀ ਕਿਹੜਾ ਹੈ, ਕਿਹਾ ਦਾ ਅਰਥ ਵੀ ਕਿਹੋ ਜਿਹਾ ਹੈ, ਵੀ ਆਪ ਜੀ ਦਾ ਜਿਹੜਾ ਦਰ ਹੈ ਉਹ ਕਿਹੋ ਜਿਹਾ ਹੈ ਅਤੇ ਆਪ ਜੀ ਦਾ ਜਿਹੜਾ ਘਰ ਹੈ ਉਹ ਕਿਹੋ ਜਿਹਾ ਹੈ। ਪਹਿਲਾਂ ਪ੍ਰਸ਼ਨ ਵੀ ਆਪ ਦਾ ਜਿਹੜਾ ਦਰ ਕਿਹੜਾ ਹੈ, ਕਿਹਾ ਦਾ ਅਰਥ ਕਿਹੜਾ ਹੈ, ਅਤੇ ਆਪ ਜੀ ਦਾ ਘਰ ਕਿਹੜਾ ਹੈ। ਆਪ ਘਰ ਦੇ ਅੱਗੇ ਦਰਵਾਜ਼ਾ ਹੁੰਦਾ ਨਾ, ਦਰਵਾਜ਼ੇ ਰਾਹੀਂ ਘਰ ਦੇ ਵਿੱਚ ਪ੍ਰਵੇਸ਼ ਹੋਈ ਹੈ, ਵੀ ਜਿਸ ਦਾ ਦਰ ਰਾਹੀਂ ਆਪ ਜੀ ਦੇ ਘਰ ਦੇ ਵਿੱਚ ਪੁੱਜੀਦਾ ਉਹ ਦਰ ਕਿਹੜਾ ਹੈ, ਦਰਵਾਜ਼ਾ ਕਿਹੜਾ ਹੈ, ਅਤੇ ਜਿਸ ਦਰਵਾਜ਼ੇ ਰਾਹੀਂ ਘਰ ਵਿੱਚ ਜਾਈਦਾ ਉਹ ਘਰ ਕਿਹੜਾ ਹੈ ਆਪ ਜੀ ਦਾ। ਜਿੱਥੇ ਬੈਠ ਕੇ ਆਪ ਸਾਰਿਆਂ ਦੀ ਸੰਭਾਲ ਕਰਦੇ ਹੋ। ਸੋ ਇਹਦੇ ਵਿੱਚ ਹੀ ਉੱਤੇ ਉੱਤਰ ਹੈ, ਸੋ ਦਰ ਤੇਰਾ। ਉਹ ਜਿਹੜਾ ਸਾਧ ਸੰਗਤ ਹੈ, ਇਹੀ ਮਹਾਰਾਜ ਆਪ ਜੀ ਦਾ ਦਰ ਹੈ। ਅਤੇ ਉਹ ਜਿਹੜਾ ਸੰਸਾਰ ਘਰ ਹੈ, ਇਹੀ ਆਪ ਜੀ ਦਾ ਘਰ ਹੈ। ਰਹਿਣ ਵਾਲਾ ਸੰਸਾਰ ਵਿੱਚ ਹੀ ਆਪ ਨਿਵਾਸ ਕਰ ਰਹੇ ਹੋ। ਇਸ ਤਰ੍ਹਾਂ ਵੀ ਆਪ ਜੀ ਦਾ ਸਾਧ ਸੰਗਤ ਰੂਪੀ ਜਿਹੜਾ ਦਰ ਹੈ, ਇਹ ਸੰਸਾਰ ਰੂਪੀ ਆਪ ਜੀ ਦਾ ਘਰ ਕਿਹਾ ਕੀ ਕਿਹਾ ਜਾਂਦਾ ਹੈ? ਸਾਧ ਸੰਗਤ ਆਪ ਜੀ ਦਾ ਦਰ ਕਿਹਾ ਜਾਂਦਾ ਹੈ, ਕਿਉਂਕਿ ਸਾਧ ਸੰਗਤ ਦੁਆਰਾ ਪਰਮੇਸ਼ਰ ਦੇ ਕੋਲ ਜਾਈਦਾ ਹੈ। ਜਿਹੜਾ ਸਾਧ ਸੰਗਤ ਨਹੀਂ ਜਾਂਦਾ, ਉਹ ਪਰਮੇਸ਼ਰ ਤੱਕ ਦੇ ਘਰ ਸਰੂਪ ਤੱਕ ਨਹੀਂ ਪਹੁੰਚ ਕਰ ਸਕਦਾ ਹੈ। ਇਸ ਕਰਕੇ ਇਹ ਪਰਮੇਸ਼ਰ ਆਪ ਜੀ ਦਾ ਹੋਰ ਦਰ ਘਰ ਕਿਹੜਾ ਹੋਣਾ ਹੈ? ਇਸ ਜਿਹੜੀ ਆ ਮਾਤ ਲੋਕ ਵਿੱਚ ਸਤਸੰਗਤ, ਇਹੀ ਆਪ ਜੀ ਦਾ ਦਰ ਹੈ। ਇਸੇ ਤਰ੍ਹਾਂ ਮਾਤ ਲੋਕ ਵਿੱਚ ਆ ਜਿਹੜਾ ਸੰਸਾਰ ਹੈ, ਇਹੀ ਆਪ ਜੀ ਦਾ ਘਰ ਕਿਹਾ ਕੀ ਕਿਹਾ ਜਾਂਦਾ ਹੈ। ਅੰਤਰੀਵ ਰੂਪ ਦੇ ਵਿੱਚ ਇਹਦਾ ਅਰਥ ਹੋਰ ਵੀ ਪਰਮਾਰਥ ਰੂਪ ਵਿੱਚ ਕਰ ਲੈਂਦੇ ਹੈ। ਇਹ ਪਰਮੇਸ਼ਰ ਜਿਹੜਾ ਆਦਰ ਹੈ ਨਾ, ਮੁੱਖ, ਇਹਦੇ ਦੁਆਰਾ ਪਰਮੇਸ਼ਰ ਜਪਿਆ ਜਾਂਦਾ ਹੈ। ਜੇ ਮੁੱਖ ਨਾਲ ਜਪੇ ਨਾ, ਤਾਂ ਪਰਮੇਸ਼ਰ ਦੇ ਕੋਲ ਨਹੀਂ ਕੋਈ ਜਾ ਸਕਦਾ, ਮੁੱਖ ਰਾਹੀਂ ਜਪ ਜਪ ਕੇ ਜਾ ਸਕਦਾ। ਇਸ ਕਰਕੇ ਆਪ ਜੀ ਦਾ ਜਿਹੜਾ ਹੋਰ ਬਾਹਰਲਾ ਦਰ ਕਿਹੜਾ ਹੋਣਾ? ਜਿਹੜਾ ਮੁੱਖ ਹੈ, ਇਹੀ ਆਪ ਜੀ ਦਾ ਦਰ ਹੈ, ਜਿਸ ਰਾਹੀਂ ਤੇਰੇ ਘਰ ਵਿੱਚ ਪਹੁੰਚੀਦਾ, ਤੇਰੇ ਸਰੂਪ ਵਿੱਚ ਜਾਈਦਾ ਹੈ, ਪ੍ਰਵੇਸ਼ ਹੋਈਦਾ ਹੈ। ਸੋ ਇਸੇ ਤਰ੍ਹਾਂ ਦਰ ਦਾ ਅਰਥ ਅੰਤ ਕਰਨ ਵੀ ਹੈ, ਹਿਰਦਾ ਵੀ ਹੈ। ਆਪ ਜੀ ਦਾ ਜਿਹੜਾ ਹਿਰਦਾ ਹੈ, ਇਹੀ ਦਰ ਹੈ। ਹਰ ਇੱਕ ਦਾ ਜਿਹੜਾ ਹਿਰਦਾ ਹੈ ਨਾ, ਅੰਤ ਕਰਨ, ਇਹੀ ਆਪ ਜੀ ਦਾ ਦਰ ਹੈ। ਕਿਉਂਕਿ ਹਿਰਦੇ ਰਾਹੀਂ, ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ, ਹਿਰਦੇ ਦੁਆਰਾ ਵਾਹਿਗੁਰੂ ਨੂੰ ਸਿਮਰ ਕੇ ਅਤੇ ਵਾਹਿਗੁਰੂ ਦੇ ਸਰੂਪ ਰੂਪੀ ਘਰ ਵਿੱਚ ਜਾਈਦਾ ਹੈ। ਸੋ ਇਸ ਕਰਕੇ ਮਹਾਰਾਜ ਆਪ ਜੀ ਦਾ ਜਿਹੜਾ ਮੁੱਖ ਰੂਪੀ ਇਹ ਦਰ ਹੈ, ਜਾਂ ਇਸੇ ਤਰ੍ਹਾਂ ਅੰਤਰਕਰਨ ਰੂਪੀ ਘਰ ਕਿਹਾ ਦਰ ਕਿਹਾ ਜਾਂਦਾ ਹੈ, ਅਤੇ ਬਾਹਰ ਮਹਾਰਾਜ ਆਪ ਜੀ ਦਾ ਸਾਧ ਸੰਗਤ ਰੂਪੀ ਘਰ ਕਿਹਾ ਜਾਂਦਾ ਹੈ ਅਸਥੂਲ ਰੂਪ ਦੇ ਵਿੱਚ। ਜਾਂ ਇਸੇ ਤਰ੍ਹਾਂ ਜਿਹੜਾ ਨਿਰਗੁਣ ਸਰੂਪ ਦਾ ਗਿਆਨ ਹੈ, ਇਹੀ ਆਪ ਜੀ ਦਾ ਦਰ ਹੈ। ਅਤੇ ਜਿਹੜਾ ਸਰਗੁਣ ਰੂਪ ਸਾਹਿਬ ਦਾ ਧਿਆਨ ਹੈ, ਸਰਗੁਣ ਦਾ ਸਰੂਪ ਹੈ, ਇਹੀ ਆਪ ਜੀ ਦਾ ਘਰ ਕਿਹਾ ਜਾਂਦਾ ਹੈ। ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਮਹਾਰਾਜ ਸਥਿਤ ਹੋ ਕੇ ਸਾਧ ਸੰਗਤ ਰੂਪੀ ਘਰ ਦੇ ਵਿੱਚ, ਦਰ ਦੇ ਵਿੱਚ ਬੈਠ ਕੇ ਸਾਰੇ ਭਗਤੀ ਨੂੰ ਸੰਭਾਲਦੇ ਹੈ, ਅਤੇ ਸੰਸਾਰ ਰੂਪੀ ਘਰ ਦੇ ਵਿੱਚ ਬੈਠ ਕੇ ਆਪ ਸਾਰਿਆਂ ਦੀ ਸੰਭਾਲ ਕਰਦੇ ਹੋ। ਸਾਧ ਸੰਗਤ ਰੂਪੀ ਦਰ ਦੇ ਵਿੱਚ ਸਥਿਤ ਹੋ ਕੇ ਸਜ ਕੇ ਤੇਰੇ ਜਿਹੜੇ ਭਗਤ ਹੈ, ਤੈਨੂੰ ਸੰਭਾਲਦੇ ਹੈ, ਯਾਦ ਕਰਦੇ, ਚਿੰਤਨ ਕਰਦੇ ਹੈ। ਅਤੇ ਜਿਹੜਾ ਇਹ ਸੰਸਾਰ ਰੂਪੀ ਘਰ ਹੈ, ਇਹਦੇ ਵਿੱਚ ਬਹਿ ਸਥਿਤ ਹੋ ਕੇ ਆਪ ਸਾਰਿਆਂ ਦੀ ਸੰਭਾਲ ਕਰਦੇ ਹੋ, ਸਾਰਿਆਂ ਦੀ ਦੇਖ ਰੇਖ ਕਰਦੇ ਹੋ ਜੀ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਪਰਮੇਸ਼ਰ ਤੇਰੇ ਜਿਹੜੇ ਨਾਦ ਸਾਜ ਹਨ, ਉਹ ਵੀ ਕਹਿੰਦੇ ਵਾਜੇ ਤੇਰੇ ਅਨੇਕ, ਤੇਰੇ ਜਿਹੜੇ ਵਾਜੇ ਉਹ ਵੀ ਅਨੇਕਾਂ ਹਨ। ਅਤੇ ਨਾਦ ਨਾ ਸ਼ਬਦ ਹੁੰਦਾ, ਉਹਨਾਂ ਬਾਜਿਆਂ ਵਿੱਚੋਂ ਨਾਦ ਨਿਕਲਦਾ, ਨਾ ਸ਼ਬਦ ਨਿਕਲਦਾ, ਆਵਾਜ਼ਾਂ ਨਿਕਲਦਾ ਹੈ। ਇਸੇ ਤਰ੍ਹਾਂ ਤੇਰੇ ਜਿਹੜੇ ਬਾਜੇ ਉਹ ਵੀ ਅਨੇਕਾਂ ਹਨ, ਯਾਨੀ ਸਾਜ ਵੀ ਅਨੇਕਾਂ ਹਨ। ਉਹਨਾਂ ਬਾਜਿਆਂ ਵਿੱਚੋਂ ਜਿਹੜੇ ਨਾਦ ਸ਼ਬਦ ਨਿਕਲੇ, ਉਹ ਵੀ ਅਸੰਖਾਂ ਗਿਣਤੀ ਹਨ। ਬਾਜੇ ਵੀ ਅਨੇਕਾਂ, ਅੱਗੇ ਉਹਨਾਂ ਤੋਂ ਜਿਹੜੇ ਨਿਕਲਣ ਵਾਲੇ ਨਾਦ ਹਨ, ਸ਼ਬਦ ਵੀ ਅਣਗਿਣਤ ਹਨ। ਕਿਤੇ ਤੇਰੇ ਵਾਵਣ ਹਾਰੇ, ਉਹਨਾਂ ਬਾਜਿਆਂ ਨੂੰ ਵਜਾਉਣ ਵਾਲੇ ਵੀ ਤੇਰੇ ਕਿਤਨੇ ਹੀ ਹਨ। ਬੇਨਤੀ ਹੈ, ਭਾਵ ਜਿਹੜੇ ਉਹ ਬਾਜਿਆਂ ਦੁਆਰਾ ਸ਼ਬਦ ਨੂੰ ਗਾਉਣ ਵਾਲੇ ਹਨ, ਅਤੇ ਸ਼ਬਦਾਂ ਨੂੰ ਗਾਉਣ ਵਾਲੇ ਹੈ ਤੇ ਇਸੇ ਤਰ੍ਹਾਂ ਸਾਜ਼ਾਂ ਨੂੰ ਬਾਵਣ ਕੀ ਵਜਾਉਣ ਵਾਲੇ ਹੈ, ਸ਼ਬਦਾਂ ਨੂੰ ਬਾਜਾਂ ਦੁਆਰਾ ਸ਼ਬਦ ਉਹ ਬਾਜੇ ਸਾਜ ਵਜਾ ਕੇ, ਤੇ ਗਾਉਣ ਵਾਲੇ ਵੀ ਕਿਤਨੇ ਆ, ਸਾਜਾਂ ਨੂੰ ਵਜਾਉਣ ਵਾਲੇ ਵੀ ਕਿਤਨੇ ਹੀ ਹਨ, ਬੇਅੰਤੀ ਹੀ ਹਨ। ਕਿਤੇ ਤੇਰੇ ਰਾਗ ਭਰੀ ਸੌ ਕਹੀਏ ਹੈ, ਪਰਮੇਸ਼ਰ ਵਾਹਿਗੁਰੂ ਜੀ ਤੇਰੇ ਆਪ ਜੀ ਦੇ ਕਿਤਨੇ ਹੀ ਰਾਗ ਤੇ ਭਰੀਆਂ ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਰਾਗ ਨਹੀਂ ਸਿਉ ਨ ਪੁੱਤਰਾਂ ਦਾ ਹੁੰਦਾ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ। ਛੇ ਮੁੱਖ ਰਾਗ ਹੈ, ਉਹਨਾਂ ਰਾਗਾਂ ਵਿੱਚੋਂ ਜਿਹੜੇ ਹੋਰ ਕੋਈ ਰਾਗ ਪੈਦਾ ਹੋਏ ਉਹਨਾਂ ਦੇ ਪੁੱਤਰ ਕਹੇ ਜਾਂਦੇ, ਉਹਨਾਂ ਰਾਗਾਂ ਵਿੱਚੋਂ ਜਿਹੜੀਆਂ ਰਾਗਣੀਆਂ ਆਈਆਂ ਉਹਨਾਂ ਨੂੰ ਇਹਨਾਂ ਦੀ ਪਤਨੀਆਂ ਕਿਹਾ ਹੈ। ਇਸ ਤਰ੍ਹਾਂ ਉਹ 48 ਛੇ ਰਾਗ, 48 ਪੁੱਤਰ, 30 ਰਾਗਣੀਆਂ। ਉਹ ਮਹਾਰਾਜ ਆਪ ਜੀ ਦੇ ਕਿਤਨੇ ਕਹਿੰਦੇ ਜਿਹੜੇ ਰਾਗ ਹੈ ਇਹ ਕਿਤਨੀਆਂ ਪਰੀਆਂ ਰਾਗਣੀਆਂ, ਅਤੇ ਹੋਰ ਜਿਹੜੇ ਉਹਨਾਂ ਦੇ ਸਿਉਂ ਪੁੱਤਰ ਕਹੇ ਜਾਂਦੇ ਹਨ, ਆਖੇ ਹਨ। ਕਿਤੇ ਤੇਰੇ ਗਾਵਣ ਹਾਰੇ, ਕਿਤਨੇ ਹੀ ਉਹਨਾਂ ਰਾਗਾਂ ਵਿੱਚ ਆਪ ਜੀ ਨੂੰ ਗਾਉਣ ਵਾਲੇ ਹਨ, ਰਾਗੀ ਸਹਿਬਾਨ। ਗਾਵਨ ਤੁਧ ਨੋ ਪਵਨ ਪਾਣੀ ਬਹਿ ਸੰਤਰ। ਇਸੇ ਤਰ੍ਹਾਂ ਹੇ ਪਰਮੇਸ਼ਰ ਤੇਰੇ ਤਾਈਂ ਪਵਨ ਸ਼ਬਦ ਸ਼ਬਦ ਹੈ, ਉਹ ਆਸਾ ਰਾਗ ਵਿੱਚ ਪਾਉਣ ਆਉਂਦਾ, ਇੱਥੇ ਹਰੇ ਰਸ ਵਿੱਚ ਪਵਨ ਆਉਂਦਾ ਹੈ, ਅਤੇ ਅਰਥ ਵਿੱਚ ਕੋਈ ਫਰਕ ਨਹੀਂ, ਪਾਉਣ ਕੋ ਜਾਂ ਪਵਨ ਕੋ ਮਿਹਨਤ ਉਹੀ ਹੈ। ਇਹ ਕਿਤਨੇ ਤੇਰੇ ਮਹਾਰਾਜ ਜਿਹੜੇ ਪਵਨ ਹੈ, 49 ਪ੍ਰਕਾਰ ਦੀ ਪੌਣ ਲਿਖੀ ਹੋਈ ਹੈ, ਅਤੇ 10 ਪ੍ਰਕਾਰ ਦੀ ਜਿਹੜੀ ਪੌਣ ਹੈ ਉਹ ਸਰੀਰ ਵਿੱਚ ਕੰਮ ਕਰ ਰਹੀ ਹੈ, ਫਿਰ ਉਡੀ ਉਡੀ ਕਿਰਿਆ ਕਰਨ ਕਰਕੇ ਉਹਨਾਂ ਦਾ ਨਾਂ ਵੱਖਰਾ ਵੱਖਰਾ ਹੈ, ਪਾਨ ਅਪਾਨ ਬਿਆਨ ਸਮਾਨ ਉਦਾਨ। ਇਸੇ ਤਰ੍ਹਾਂ ਕਿਰਕਲ ਧਨੰਜੈ ਦੇਵ ਦੱਤ, ਉਹਨਾਂ ਦੇ ਅੱਡੋ ਅੱਡੀ ਕਿਰਿਆ ਕਰਨ ਤੋਂ ਫਿਰ ਉਹਨਾਂ ਦੇ 10 ਨਾਮ ਨੇ, ਮੁੱਖ ਰੂਪ ਦੇ ਵਿੱਚ 5 ਨੇ, ਇੱਕ ਜਿਹੜੀ ਧੁਨੀ ਦੇ ਵਿੱਚ ਉਹ ਪਾਨ ਹੈ। ਇਸੇ ਤਰ੍ਹਾਂ ਜਿਹੜੀ ਉਹ ਪਾਨ ਹੈ ਉਹ ਇਹ ਬਿਆਨ ਸਾਰੇ ਸਰੀਰ ਦੇ ਵਿੱਚ ਹੈ, ਅਤੇ ਜਿਹੜੀ ਉਦਾਨ ਹੈ ਕੰਠ ਵਿੱਚ ਹੈ, ਜੇ ਗੁਦਾ ਵਿੱਚ ਹੈ। ਹੋਰ ਵਿਚਾਰ ਇਸ ਤਰ੍ਹਾਂ ਮਹਾਰਾਜ ਕਿਤਨੀਆਂ ਜਿਹੜੇ ਪਵਨ ਹਨ ਉਹ ਵੀ ਕਿੰਨੇ ਹੀ ਹਨ, ਵਾਹਿਗੁਰੂ 49 ਪ੍ਰਕਾਰ ਦੀ ਪੌਣ ਹੈ, ਸਰੀਰ ਦੇ ਅੰਦਰ 10 ਪ੍ਰਕਾਰ ਦੀ ਪੌਣ, ਹੁਣ ਬਹੁਤ ਹੀ ਸਰੀਰ ਇਸ ਕਰਕੇ ਬਹੁਤ ਹੀ ਪੌਣਾ ਹੋ ਗਈਆਂ, ਬਾਕੀ ਆ ਅੱਡੋ ਅੱਡੀ ਵੀ ਪੌਣ ਜੀ ਹੁੰਦੀ ਹੈ, ਕਹਿੰਦੇ ਫਲਾਨੇ ਵਿੱਚ ਪੌਣ ਆਈ ਹੈ ਜੀ, ਹਵਾ ਆਈ ਹੈ, ਫਲਾਨਾ ਬੋਲਦਾ, ਇਹ ਵੀ ਇੱਕ ਪੌਣ ਹੈ। ਉਹ ਫਿਰ ਜਿਹੋ ਜਿਹੀ ਕੋਈ ਆਈ ਹੋਵੇ ਉਹ ਫਿਰ ਉਹੀ ਜਿਹੀ ਹੋਊਗੀ ਨਾ, ਕਿਸੇ ਵਿੱਚ ਸ਼ੀਰਾਂ ਦੀ ਆਉਂਦੀ, ਕਿਸੇ 'ਚ ਭੂਤ ਪ੍ਰੇਤ ਦੀ ਆਉਂਦੀ ਹੈ। ਹੋਰ ਉਹ ਵਿਚਾਰ ਇਸ ਤਰ੍ਹਾਂ ਮਹਾਰਾਜ ਕਿਤਨੇ ਹੀ ਉਹ ਪੌਣ ਹੈ, ਅਤੇ ਪਾਣੀ ਵੀ ਕਿੰਨਾ ਤਰ੍ਹਾਂ ਦਾ ਹੈ। ਤੁਸੀਂ ਥਾਂ ਥਾਂ 'ਤੇ ਫੁੱਟੋ ਬੋਰ ਜਿਹਾ ਕਰਕੇ, ਕਿਤੇ ਕਿਹੋ ਜਿਹਾ ਪਾਣੀ ਨਿਕਲਦਾ, ਮਿੱਠਾ ਮੁੱਠਾ, ਕਿਤੇ ਖਾਰਾ, ਕਿਤੇ ਨਿਰਾ ਹੀ ਕੌੜਾ, ਕਿਤੇ ਆ ਤੇਲ ਨਿਕਲੀ ਜਾਂਦਾ ਪੈਟਰੋਲ ਆਦਿਕ, ਹੈ ਇਹ ਵੀ ਇੱਕ ਪਾਣੀ। ਉਹ ਮਹਾਰਾਜ ਪੌਣ ਪਾਣੀ ਅਤੇ ਬੈਸੰਤਰ ਅੱਗ ਦਾ ਨਾਂ ਹੈ, ਚੁੱਲ੍ਹੇ ਦੀ ਅੱਗ ਹੈ, ਇੱਕ ਅੱਧਾ ਬਾਗਨ ਹੈ, ਆ ਜੰਗਲ ਦੀ ਅੱਗ ਹੈ, ਇੱਕ ਹੈ ਬੜਬਾਗਨੀ ਜਿਹੜੀ ਹੈ ਸਮੁੰਦਰ ਦੇ ਵਿੱਚ ਹੇਠਾਂ ਹੈ, ਗੜੌੜ ਵਿੱਚ ਸਾਰੇ ਸਮੁੰਦਰ ਨੂੰ ਪਾਣੀ ਨੂੰ ਸਾੜੀ ਜਾਂਦੀ ਹੈ, ਅਤੇ ਉਹ ਕਹਿੰਦੇ ਜਿਸ ਮੁੱਖ ਵਿੱਚੋਂ ਉਹ ਅੱਗ ਨਿਕਲਦੀ ਨਾ ਉੱਥੇ ਉਹ ਸਭ ਮੂੰਹ ਕਹਿੰਦੇ ਘੋੜੀ ਵਰਗਾ ਹੈ, ਇਸ ਕਰਕੇ ਬਰਬਾ ਨਾ ਘੋੜੀ ਦਾ, ਅਤੇ ਉਹਨੂੰ ਬੜਬਾ ਅਗਨ ਕਿਹਾ ਹੈ। ਉਹ ਸਮੁੰਦਰ ਦੇ ਹੇਠ ਹੈ ਗੜਾੜ ਵਿੱਚ, ਉੱਥੇ ਜਦੋਂ ਆ ਕੇ ਪਾਣੀ ਡਿੱਗਦਾ ਹੈ ਅਤੇ ਉਹ ਕਹਿੰਦੇ ਉਹ ਜਿਹੜੀ ਵੜਵਾ ਅਗਨ ਹੈ ਉਹਨੂੰ ਸਾੜੀ ਜਾਂਦੀ ਹੈ, ਦਗਦ ਕਰੀ ਜਾਂਦੀ ਹੈ। ਉਹ ਕਿਤਨੇ ਜਿਹੜੀਆਂ ਬੈਸੰਤਰ ਹੈ, ਪੌਣ ਪਾਣੀ ਆਦਿਕ ਗਾਵੇ ਰਾਜਾ ਧਰਮ ਦੁਆਰੇ, ਇਹ ਸਭ ਆਪ ਜੀ ਦੇ ਜਸ ਨੂੰ ਗਾ ਰਹੇ। ਜੇ ਪੌਣ ਹੈ ਜਦੋਂ ਚਲਦੀ ਨਾ ਤਿੱਖੀ, ਉਦੋਂ ਵੀ ਆਵਾਜ਼ਾਂ ਹੁੰਦਾ ਨਾ, ਛਕਾਟਾ ਪੈਂਦਾ, ਸਮਝ ਲਓ ਵੀ ਇਹ ਗਾ ਹੀ ਰਹੀ ਹੈ, ਵੀ ਇਹ ਬਲ ਵਾਹਿਗੁਰੂ ਨੇ ਮੈਨੂੰ ਦਿੱਤਾ ਹੈ। ਵੀ ਅਡਾ ਦਿੰਦੀ ਹੈ, ਵੇਖੋ ਅਦਰਖ ਦੂਜੇ ਜੜ੍ਹਾਂ ਤੋਂ ਪੁੱਟ ਕੇ ਸਿਰ ਦਿੰਦੀ ਇਹ ਹਵਾ, ਅਤੇ ਸਰੀਰ ਦੇ ਵਿੱਚ ਵੀ ਆ ਜਿਹੜੀ ਪਾਉਣੀ ਹੈ ਨਾ ਸਵਾਸ, ਇਹਦੇ ਕਰਕੇ ਆ ਅਸੀਂ ਹੁਣ ਬੋਲ ਰਹੇ ਹਾਂ। ਜੇ ਅੰਦਰ ਸਵਾਸ ਨਾ ਪਾਉਣ ਨਾ ਹੋਵੇ, ਆਵਾਜ਼ ਨਹੀਂ ਨਿਕਲ ਸਕਦੀ ਹੈ, ਇਸ ਕਰਕੇ ਪਾਉਣ ਹੀ ਗਾ ਰਹੀ ਹੈ ਉਸਨੂੰ ਉਹ ਜਿਹਾ। ਅਤੇ ਪਾਣੀ ਜਿਹੜਾ ਜਦੋਂ ਤੇ ਬੁੱਝਦੀ ਹੈ, ਠੰਡਾ ਲੱਗਦਾ ਹੈ, ਇਸ ਤਰ੍ਹਾਂ ਬਾਕੀ ਆ ਸਾਰੇ ਕਾਰਜ ਕਰਦਾ। ਆ ਜਿੰਨਾ ਤਰ੍ਹਾਂ ਦੀ ਹਰਿਆਵਲਤ ਹੈ, ਪਾਣੀ ਦੇ ਆਸਰੇ ਖੜੋਤੀ ਹੈ, ਲਹਿ ਲਹਾਰੀ ਸਾਰੀ ਬਨਸਪਤੀ। ਵੀ ਇਹ ਜਿਹੜਾ ਕੋਈ ਇਹ ਪਾਣੀ ਕਰਕੇ ਹੋ ਰਿਹਾ ਨਾ, ਵੀ ਇਹ ਵਾਹਿਗੁਰੂ ਨੇ ਮੈਨੂੰ ਇਹ ਸੱਤਾ ਦਿੱਤੀ ਹੈ, ਮੇਰੇ ਕਰਕੇ, ਉਹਦੇ ਕਰਕੇ ਸਾਰਾ ਕੋਈ ਠੰਡ ਵਰਤ ਰਹੀ, ਉਹਦੇ ਕਰਕੇ ਆ ਬਨਸਪਤੀ ਹਰੀ ਭਰੀ ਹੋ ਰਹੀ ਹੈ, ਉਹਦੇ ਕਰਕੇ ਆ ਸੱਤਾ ਕਰਕੇ ਸਭ ਦੀ ਤੇਹ ਬੁੱਝ ਰਹੀ ਹੈ। ਇਸ ਤਰ੍ਹਾਂ ਸਭ ਦਾ ਪਾਲਣ ਪੋਸ਼ਣ ਇਹ ਪਰਮੇਸ਼ਰ ਦੀ ਸੱਤਾ ਮੈਨੂੰ ਦਿੱਤੀ ਹੈ, ਮੇਰੇ ਰਾਹੀਂ ਹੋ ਰਿਹਾ। ਇਸ ਤਰ੍ਹਾਂ ਇਹ ਜਿਹੜਾ ਪਾਣੀ ਹੈ ਵੀ ਉਹਦੇ ਜਸ ਨੂੰ ਗਾਉਂਦਾ, ਜਾਂ ਪਾਣੀਆਂ ਦਾ ਮਾਲਕ ਜਿਹੜਾ ਖਵਾਜਾ ਹੈ, ਵਰਨ ਦੇਵਤਾ ਹੈ, ਉਹ ਉਪਲਖਤ ਹੈ, ਅਤੇ ਪੌਣ ਤੋਂ ਜਿਹੜਾ ਪਵਨ ਦੇਵਤਾ ਹੈ, ਅਤੇ ਅਗਨੀ ਤੋਂ ਅਗਨੀ ਬਸੰਤਰ ਦੇਵਤਾ, ਇਹ ਸਭ ਆਪ ਜੀ ਦੇ ਜਸ ਨੂੰ ਗਾਉਂਦੇ ਹਨ। ਗਾਵੇ ਰਾਜਾ ਧਰਮ ਦੁਆਰੇ, ਹਾਂ ਧਰਮ ਦੁਆਰੇ ਰਾਜਾ ਗਾਵੇ, ਆਪਣੇ ਦੁਆਰੇ 'ਤੇ ਬੈਠਾ, ਇਹ ਪਰਮੇਸ਼ਰ ਤੇਰੇ ਜਸ ਨੂੰ ਧਰਮ ਰਾਜਾ ਵੀ ਗਾਉਂਦਾ ਹੈ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਜਿਹੜੇ ਚਿੱਤਰ ਤੇ ਗੁਪਤ ਹਨ, ਜਿਹੜੇ ਕੋਈ ਜੀਆਂ ਦਾ ਸ਼ੁਭ ਤੇ ਅਸ਼ੁਭ ਕਰਮ ਲਿਖਣਾ ਜਾਣਦੇ ਹਨ, ਵੀ ਇਹਨੇ ਮਾੜਾ ਕੀਤਾ, ਆਹ ਇਹਨੇ ਚੰਗਾ ਕੀਤਾ। ਇੱਕ ਚਿੱਤ ਹੈ, ਇੱਕ ਚਿੱਤਰ ਹੈ, ਇੱਕ ਗੁਪਤ ਹੈ। ਵੀ ਦਿੰਦੇ ਸਮੇਂ ਜਿਹੜਾ ਇਹ ਜੀਵ ਕਰਦਾ ਨਾ ਕਰਮ, ਉਹਨੂੰ ਚਿੱਤਰ ਲਿਖਦਾ ਹੈ, ਅਤੇ ਜਿਹੜਾ ਰਾਤ ਨੂੰ ਇਹ ਕਰਦਾ ਹੈ ਉਹਨੂੰ ਗੁਪਤ ਲਿਖਦਾ ਹੈ। ਕਿਉਂ ਇਹ ਦੋਵਾਂ ਦੀ ਡਿਊਟੀ ਹੈ, ਦਿਨ ਰਾਤ ਵਿੱਚ ਜੋ ਇਹ ਰਾਤ ਨੂੰ ਕਰਦਾ ਉਹ ਵੀ ਲਿਖੀ ਜਾਂਦੇ, ਜਿਹੜਾ ਦਿੰਦੇ ਸਮੇਂ ਕਰਦਾ ਉਹ ਵੀ ਲਿਖੀ ਜਾਂਦੇ। ਇਸ ਤਰ੍ਹਾਂ ਕਹਿੰਦੇ ਜਿਹੜੇ ਚਿੱਤਰ ਅਤੇ ਗੁਪਤ ਹੈ, ਹਰ ਇੱਕ ਜੀਵ ਦੇ ਕੀਤੇ ਹੋਏ ਕਰਮਾਂ ਨੂੰ ਲਿਖਣਾ ਜਾਣਦੇ ਹਨ। ਲਿਖ ਲਿਖ ਧਰਮ ਵਿਚਾਰੇ, ਫਿਰ ਚਿੱਤਰ ਗਵਤਾਂ ਦੇ ਲੇਖ ਲਿਖੇ ਅਨੁਸਾਰ ਅੱਗੇ ਜਿਹੜਾ ਧਰਮ ਰਾਜਾ ਹੈ ਉਹ ਵਿਚਾਰ ਕਰਦਾ, ਵਿਚਾਰ ਕਰਕੇ ਉਹੋ ਜਿਹੀ ਸਜ਼ਾ ਦਿੰਦਾ, ਉਹੋ ਜਿਹੀਆਂ ਸੀਰਾਂ ਵਿੱਚ ਪਾ ਦਿੰਦਾ। ਬਹੁਤੇ ਮਾੜੇ ਕਰਮ ਚਿੱਤਰ ਗੁਪਤਾ ਨੇ ਦੇਖ ਕੇ ਲਿਖ ਦਿੱਤੇ, ਸਿੱਧਾ ਨਰਕ ਵੀ ਸਿੱਟ ਦਿੰਦਾ, ਇਹ ਸਜ਼ਾ ਦੇ ਦਿੰਦਾ। ਜੇ ਮਿਸਰਤ ਜਾ ਹੋਵੇ ਫਿਰ ਇਸੇ ਤਰ੍ਹਾਂ ਮਨੁੱਖਾ ਦੇ ਪਾਪ ਨੇ ਕੋਈ ਹੋਣ ਫਿਰ ਮਨੁੱਖਾ ਦੇ, ਅਤੇ ਬਹੁਤੇ ਪਾਪ ਹੀ ਪਾਉਣ ਫਿਰ ਟੇਢੀਆਂ ਜੂਨਾਂ 84 ਦਾ ਚੱਕਰ, ਜੇ ਪੁੰਨ ਹੀ ਪੁੰਨ ਹੋਣ ਫਿਰ ਦੇਵ ਦੇਵਾਂ। ਇਸ ਤਰ੍ਹਾਂ ਕਹਿੰਦੇ ਉਹ ਧਰਮ ਰਾਜਾ ਲੇਖ ਲਿਖੇ ਅਨੁਸਾਰ ਦੇਖ ਕੇ ਵਿਚਾਰ ਕਰਦਾ, ਫਿਰ ਉਹੋ ਜਿਹਾ ਸਰੀਰ ਜਾਂ ਉਹੋ ਜਿਹੀ ਸਜ਼ਾ ਦਿੰਦਾ ਹਰ ਇੱਕ ਨੂੰ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਇਹ ਪਰਮੇਸ਼ਰ ਤੈਨੂੰ ਗਾਉਂਦੇ ਈਸ਼ਰ ਜਿਹੜੇ ਨੇ, ਪੰਜ ਈਸ਼ਰ ਮੰਨੇ ਨੇ, ਚੰਦਰਮਾ ਸੂਰਜ ਦੇਵੀ ਆਦਿਕ, ਇਹ ਤੈਨੂੰ ਗਾਉਂਦੇ ਨੇ, ਅਤੇ ਹੋਰ ਬ੍ਰਹਮਾ ਜੀ ਗਾਉਂਦਾ ਹੈ, 9 ਕਰੋੜ ਦੇਵੀਆਂ ਗਾਉਂਦੀਆਂ ਹਨ। ਸੋਹਨ ਤੇਰੇ ਸਦਾ ਸਵਾਰੇ, ਇਸੇ ਤਰ੍ਹਾਂ ਤੇਰੇ ਸਵਾਰੇ ਹੋਏ ਮਹਾਰਾਜ ਤੇਰੇ ਦਰ ਤੇ ਸੋਭਦੇ ਹਨ, ਜਾਂ ਸੋਹਨ ਤੇਰੇ ਸਦਾ ਸਵਾਰੇ, ਕਹਿੰਦੇ ਹਮੇਸ਼ਾ ਤੇਰੇ ਸਵਾਰੇ ਹੋਏ, ਇਹ ਕਹਿੰਦੇ ਸਾਰੇ ਪਾਸੇ ਸੌਂਦੇ ਅਸ਼ੋਭਨੀਕ ਹੈ ਸਜਦੇ ਹਨ। ਗਾਵਨ ਦੁਧਨੋ ਇੰਦਰ ਇੰਦਰਾਸਣ ਬੈਠੇ, ਹੈ ਪਰਮੇਸ਼ਰ ਵਾਹਿਗੁਰੂ ਜਿਹੜੇ ਇੰਦਰ ਦੇਵਤੇ ਆਪੋ ਆਪਣੇ ਇੰਦਰਾਸਣ ਨਾਵੇਂ ਸਿੰਘਾਸਣ ਤੇ ਤਖ਼ਤ ਤੇ ਬੈਠੇ, ਤੈਨੂੰ ਗਾਉਂਦੇ ਤੇਰਾ ਜਸ ਕਰਦੇ ਹਨ। ਦੇਵਤੇ ਆਦਰ ਨਾਲੇ ਆਪੋ ਆਪਣੇ ਜਿਹੜੇ ਦੇਵਤੇ ਉਹਨਾਂ ਦੇ ਦਲ ਦੇ ਨਾਲ ਫੌਜਾਂ ਨਾਲ, ਇਸ ਤਰ੍ਹਾਂ ਦੇਵਤਿਆਂ ਦੇ ਦਲ ਦੇ ਨਾਲ ਦੇਵਤਿਆਂ ਦੀਆਂ ਫੌਜਾਂ ਸੈਨਾ ਦੇ ਸਹਿਤ ਆਪ ਜੀ ਨੂੰ ਇੰਦਰ ਜਿਹੜੇ ਹਨ ਇੰਦਰਾਸਣ ਨਾਵੇਂ ਸਿੰਘਾਸਣ ਤੇ ਤਖ਼ਤੇ ਬੈਠੇ ਗਾਉਂਦੇ ਹਨ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਇਸੇ ਤਰ੍ਹਾਂ ਹੈ ਪਰਮੇਸ਼ਰ ਜਿਹੜੇ ਸਿੱਧ ਲੋਕ ਹੈ, 84 ਗਿਣਤੀ ਵਿੱਚ ਮੁੱਖ ਹੈ ਜਿਹੜੇ ਇਹਨਾਂ ਦੇ ਕੋਲ ਕੋਈ ਸਿੱਧੀ ਹੈਗੀ ਸ਼ਕਤੀ ਹੈਗੀ ਉਹਨਾਂ ਨੂੰ ਸਿੱਧ ਕਿਹਾ ਜਾਂਦਾ ਹੈ। ਜਿਹੜੇ ਕੋਈ ਉਹਨਾਂ 'ਤੇ ਅੱਗੇ ਉਹਨਾਂ ਨੂੰ ਦੱਸਦੇ ਵੀ ਐਂ ਸਿੱਧੀ ਪ੍ਰਾਪਤ ਹੁੰਦੀ ਹੈ, ਪੁਰਾਣਾ ਜਾਮ ਕਰੋ, ਉਹਨਾਂ ਨੂੰ ਨਾਥ ਕਿਹਾ ਜਾਂਦਾ ਹੈ। ਉਹ ਨੌ ਨਾਥ ਨੇ ਅਤੇ ਮੁੱਖ ਰੂਪ ਦੇ ਵਿੱਚ ਜ਼ਿਆਦਾ ਸਿੱਧੀਆਂ ਵਾਲੇ 84 ਹੈ, ਹੋਰ ਵੀ ਬੇਅੰਤ ਹੈ। ਜਿਹਦੇ ਕੋਲ ਆ ਜਾਏ ਸਿੱਧੀ ਉਹ ਸਿੱਧ ਹੈ। ਇਸ ਤਰ੍ਹਾਂ ਜਿਹੜੇ ਸਮਾਧੀ ਅੰਦਰ ਸਿੱਧ ਲੋਕ ਜੁੜ ਕੇ ਉਹ ਤੈਨੂੰ ਗਾਉਂਦੇ ਤੇਰਾ ਜਸ ਕਰਦੇ ਹਨ। ਗਾਵਨ ਤੁਧਨੋ ਸਾਧ ਵਿਚਾਰੇ, ਹੋਰ ਜਿਹੜੇ ਕੋਈ ਵਿਚਾਰਵਾਨ ਸਾਧੂ ਹੈ ਉਹ ਵੀ ਤੈਨੂੰ ਗਾਉਂਦੇ ਹੈ। ਇੱਕ ਤਾਂ ਹੁੰਦੇ ਨਾ ਬਿਨਾਂ ਵਿਚਾਰ ਤੋਂ ਤੰਬਾਕੂ ਪੀੜੇ ਸਲਫਾ ਪੀਣ ਵਾਲੇ, ਇਹਨਾਂ ਨੇ ਕੀ ਗਾਉਣਾ ਹੈ। ਯਾਨੀ ਜਿਹੜੇ ਕੋਈ ਵਿਚਾਰਵਾਨ ਹੈ ਵੀ ਅਸੀਂ ਘਰ ਬਾਰ ਛੱਡਿਆ, ਆ ਕੱਪੜੇ ਲਾਏ ਹੈ ਤੇ ਕਾਹਦੇ ਵਾਸਤੇ ਹੈ, ਵੀ ਹੁਣ ਇਹ ਸਭ ਕੁਛ ਛੱਡਤਾ ਆ ਛੱਡ ਦੀਏ, ਕੱਪੜੇ ਲਾ ਤੇ ਉਹਦੇ ਥਾਂ ਸਵਾਬ ਮਰ ਲਈ, ਸਿਰ ਮੂੰਹ ਮਲ ਲਿਆ ਤੇ ਜਿਹੜਾ ਛੱਡਣਾ ਸੀ ਉਹ ਸ਼ਰਾਬ ਕਬਾਬ ਸਲਫਾ ਉਹ ਨਹੀਂ ਛੱਡਿਆ, ਉਹ ਪੀ ਜਾਂਦੇ ਆ ਸਾਰੀ ਦਿਹਾੜੀ। ਇਸ ਤਰ੍ਹਾਂ ਜਿਹੜੇ ਕੋਈ ਵਿਚਾਰਵਾਨ ਸਾਧੂ ਹੈ ਜਿਨ੍ਹਾਂ ਨੂੰ ਸਤਸੰਗਤ ਪ੍ਰਾਪਤ ਹੈ ਉਹ ਤੈਨੂੰ ਗਾਉਂਦੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਇਸੇ ਤਰ੍ਹਾਂ ਹੇ ਪਰਮੇਸ਼ਰ ਤੇਰੇ ਤਾਂ ਹੀ ਗਾਉਂਦੇ ਹਨ ਜਿਹੜੇ ਛੇ ਜਤੀ ਮੰਨੇ ਗਏ ਆਏ ਭੀਸ਼ਮ ਪਿਤਾਮਾ ਜਤੀ ਲਿਖਿਆ ਹੋਇਆ ਹੈ, ਇਸੇ ਤਰ੍ਹਾਂ ਅੱਗੇ ਦੱਤਾਤਰੇ ਜਤੀ ਲਿਖਿਆ, ਲਛਮਣ ਨੂੰ ਜਤੀ ਕਿਹਾ, ਹਨੂੰਮਾਨ ਨੂੰ ਜਤੀ ਕਿਹਾ, ਭੈਰੋਂ ਜਤੀ, ਗੋਰਖਨਾਥ ਜਤੀ, ਇਹ ਛੇ ਨਾਥ ਜਿਹੜੇ ਕੋਈ ਹੈ ਛੇ ਜਤੀ ਇਹ ਸਨਾਤਨ ਮਤ ਵਿੱਚ ਲਿਖੇ ਹੋਏ ਹੈ। ਇਹ ਇਹਨਾਂ ਨੇ ਅੱਠ ਪ੍ਰਕਾਰ ਦੇ ਜਿਹੜਾ ਕਾਮ ਆ ਉਹਨੂੰ ਕੰਟਰੋਲ ਵਿੱਚ ਕੀਤਾ, ਨਾ ਅੱਖਾਂ ਰਾਹੀਂ, ਨਾ ਕੰਨਾਂ ਰਾਹੀਂ, ਨਾ ਜਵਾਨ ਰਾਹੀਂ, ਕਿਸੇ ਪਾਸੇ ਦੀ ਸੁਪਨਾ ਬਿੰਦਨ ਦੇ ਹੀ ਚਰਣਾ, ਇਸ ਤਰ੍ਹਾਂ ਇਹ ਕਿਸੇ ਪਾਸੇ ਦੀ ਹੁਰਨਾ ਨਹੀਂ ਹੋਣ ਦਿੱਤਾ, ਇਹ ਛੇ ਹੀ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵੀ ਸਾਧ ਸੰਗਤ ਇਹੋ ਜਿਹੇ ਬੇਅੰਤ ਬੇਅੰਤ ਹੋਏ, ਇੱਕ ਨਾਰੀ ਜਤੀ ਹੋਈ ਪਰ ਨਾਰੀ ਧੀ ਭੈਣ ਬਖਾਣਾ, ਇਸ ਤਰ੍ਹਾਂ ਮਹਾਰਾਜ ਜਿਹੜੇ ਕੋਈ ਜਤੀ ਹਨ ਜਾਂ ਸਦਕਾ ਰੱਖਣ ਵਾਲੇ ਉਹ ਵੀ ਤੈਨੂੰ ਗਾਉਂਦੇ ਹੈ। ਅਤੇ ਜਿਹੜੇ ਸਤੀ ਸਤ ਪ੍ਰਤੱਗੀ ਹੈ ਜਿਹੜਾ ਆਪਣਾ ਬਚਨ ਕਿਹਾ ਉਹਦੇ 'ਤੇ ਭਾਵੇਂ ਕੁਝ ਹੋ ਜਾਏ ਅਤੇ ਉਹ ਹਾਰਦੇ ਨਹੀਂ। ਉਹ ਜਿਵੇਂ ਹਰੀਚੰਦ ਨੂੰ ਲਿਖਿਆ, ਤੈਨੂੰ ਹਰੀਚੰਦ ਪ੍ਰਿਥਵੀ ਪਤ ਰਾਜਾ, ਕਾਗਦ ਕਿਉਂ ਨਾ ਪਾਈ, ਔਗਣ ਜਾਣਾ ਤਾਂ ਪੁੰਨ ਕਰੇ ਕਿਉਂ ਕਿਉਂ ਨੇ ਖਾਸ ਬਿਠਾਈ। ਜੇ ਉਹ ਪੁੰਨ ਨੂੰ ਔਗਣ ਜਾਣਦਾ ਫਿਰ ਉਹ ਪੁੰਨ ਕਿਉਂ ਕਰਦਾ? ਕਹਿੰਦੇ ਕਿਉਂ ਫਿਰ ਉਹ ਨਿਖਾਸ ਨਾ, ਜਿਹੜੀ ਮੰਡੀ ਹੈ ਜਿੱਥੇ ਆਦਮੀਆਂ ਨੂੰ ਦੀ ਮੰਡੀ ਲੱਗਦੀ ਹੈ ਇੱਕ ਕਾਂਸ਼ੀ ਦੇ ਵਿੱਚ, ਉੱਥੇ ਉਹਨੂੰ ਜਾ ਕੇ ਵਿਕਣਾ ਪੈਂਦਾ ਬਜਵੀਆਂ ਦੇ ਘਰ ਜਾ ਕੇ, ਅਤੇ ਫਿਰ ਜਾ ਕੇ ਸ਼ਮਸ਼ਾਨ ਭੂਮਿਕਾ ਵੀ ਜਿੱਥੇ ਮੁਰਦੇ ਸਾੜੇ ਜਾਂਦੇ ਉੱਥੇ ਨੌਕਰ ਬਣਨਾ ਪੈਂਦਾ, ਖੜ੍ਹਨਾ ਪੈਂਦਾ, ਪੁੱਤਰ ਉਹਦਾ ਚੜ੍ਹਾਈ ਕਰ ਜਾਂਦਾ, ਉਹਨੂੰ ਘਰਵਾਲੀ ਨੂੰ ਕਹਿੰਦਾ ਵੀ ਇੰਨੇ ਪੇ ਕਿਉਂਕਿ ਮੈਨੂੰ ਮੇਰੀ ਡਿਊਟੀ ਹੈ। ਜੇ ਉਹ ਆਪਣੇ ਪ੍ਰਤੱਗਿਆ 'ਤੇ ਪੂਰਾ ਵੀ ਜਿੰਨਾ ਚਿਰ ਆਨਾ ਇਹ ਨਹੀਂ ਮਿਲਦਾ ਉਨ੍ਹਾਂ ਚਿਰ ਇੱਥੇ ਭਾਵੇਂ ਤੂੰ ਘਰ ਵਾਲੀ ਹੈ ਮੇਰਾ ਪੁੱਤਰ ਹੀ ਹੈ ਪਰ ਇਹਨੂੰ ਤੂੰ ਸਾਰ ਨਹੀਂ ਸਕਦੀ ਹੈ। ਅਖੀਰੇ ਫਿਰ ਉਹਨੂੰ ਮਾਰਨ ਪੈ ਗਿਆ ਸੀ, ਉਹ ਸਤ ਪ੍ਰਤੱਗੀ ਹੋਣ ਕਰਕੇ ਫਿਰ ਉਹ ਪ੍ਰਗਟ ਹੋ ਕੇ ਇਹਦਾ ਹੱਥ ਫੜ ਲਿਆ ਸੀ, ਕਹਿੰਦੇ ਵੀ ਸ਼ਾਬਾਸ਼ ਤੂੰ ਬਚਨ 'ਤੇ ਪੂਰਾ ਹੈ, ਸਹੀ ਹੈ। ਇਸ ਤਰ੍ਹਾਂ ਹਰੀ ਚੰਦ ਜਿਹੜਾ ਬਲ ਰਾਜਾ ਹੈ ਇਹ ਵੀ ਸਤ ਪ੍ਰਤੱਗੀ ਸੀ, ਭਾਵੇਂ ਉਹ ਇਹਨੂੰ ਛੇਵੇਂ ਪਤਾਲ ਵਿੱਚ ਹੀ ਜਾਣਾ ਪੈ ਗਿਆ, ਪਰ ਇੱਕ ਵਾਰੀ ਤਾਂ ਬਣ ਹੀ ਪਾਤਾ ਨਾ ਵਿਸ਼ਨੂੰ ਨੂੰ ਸਤ ਪ੍ਰਤੱਗੀ 'ਤੇ। ਕਹਿੰਦਾ ਸੀ ਵੀ ਮੈਂ ਢਾਈ ਕਰਮਾਂ ਜਗ੍ਹਾ ਦੇ ਅਤੇ ਮੈਂ ਤੇਰੇ ਦਰਵਾਜ਼ੇ 'ਤੇ ਖੜ੍ਹ ਕੇ ਵਿਸ਼ਨ ਪਦੇ ਗਾਊਂਗਾ, ਤੈਨੂੰ ਸੁਣਾਊਂਗਾ। ਉਹ ਕਹਿੰਦਾ ਲੈਲਾ, ਭਾਵੇਂ ਸ਼ੁਕਰ ਨੇ ਕਿਹਾ ਵੀ ਇਹ ਛਲੀਆ ਹੈ ਵਿਸ਼ਨੂੰ ਹੈ, ਤੂੰ ਇਹ ਜਿਵੇਂ ਤੂੰ ਇਹ ਕਹਿੰਦਾ ਉਵੇਂ ਨਾ ਸੱਤ ਸੱਤ ਕਹੀ ਜਾ। ਉਹ ਕਹਿਣ ਲੱਗਾ ਜੇ ਵਿਸ਼ਨੂੰ ਵਰਗਾ ਲੋਕਾਂ ਨੂੰ ਦਾਨ ਪਾਲਣ ਵਾਲਾ ਮੇਰੇ ਅੱਗੇ ਆ ਕੇ ਹੱਥ ਖੜ੍ਹੇ ਜੋੜੀ ਗਿਆ ਤਾਂ ਮੈਨੂੰ ਕੀ ਹੈ, ਤਾਂ ਕੋਈ ਨਹੀਂ। ਭਾਵੇਂ ਫਿਰ ਜਦੋਂ ਕਹਿ ਦਿੱਤਾ ਚੁੜੀ ਛੱਡ ਦਿੱਤੀ ਵੀ ਹਾਂ ਢਾਈ ਕਰਮਾਂ ਜਗ੍ਹਾ ਤੂੰ ਲੈ ਲੈ, ਫਿਰ ਦੋ ਕਰਮਾਂ ਦੇ ਵਿੱਚ ਹੀ ਉਹ ਤਿੰਨ ਲੋਕ ਮਾਪ ਤੇ ਰਹਿ ਗਈ ਅੱਧੀ ਕਰਮ। ਕਹਿੰਦੇ ਵੀ ਹੁਣ ਕਹਿੰਦੇ ਹੁਣ ਆ ਸਰੀਰ ਹਾਜ਼ਰ ਹੈ, ਕਹਿੰਦੇ ਚੰਗਾ ਫਿਰ ਪੈ ਜਾ ਧਰਤੀ 'ਤੇ ਰੇਟ ਜਾ। ਜਦੋਂ ਮਿਲਣ ਲੱਗਿਆ ਤੇ ਪੈਰ ਜਾ ਧਰ ਕੇ ਅਤੇ ਛੇਵੇਂ ਪਤਾਲ ਹੇਠਾਂ ਲੈ ਆਉਂਦਾ, ਕਹਿੰਦੇ ਵੀ ਇੱਥੇ ਦਾ ਰਾਜ ਪਾ ਕਰ ਉੱਪਰ ਨਹੀਂ ਸਵਰਗ 'ਤੇ ਤੂੰ ਜਾਣਾ ਬਲ ਰਾਜੇ। ਕਹਿਣ ਲੱਗੇ ਜੀ ਸੱਤ ਬਚਨ ਮੈਂ ਤੁਹਾਡਾ ਬਚਨ ਮੰਨਦਾ ਹੈ, ਅਤੇ ਤੁਸੀਂ ਵੀ ਬਚਨ ਕੀਤਾ ਸੀ ਵੀ ਤੂੰ ਢਾਈ ਕਰਮਾਂ ਜਗ੍ਹਾ ਦੇ ਇੱਥੇ ਕੁਟੀਆ ਬਣਾ ਕੇ, ਅਤੇ ਮੈਂ ਕਹਿੰਦੇ ਇਸ ਤਰ੍ਹਾਂ ਜਸ ਕਰਿਆ ਕਰੋ। ਕਹਿੰਦੇ ਹੁਣ ਤੂੰ ਕਿੱਧਰ ਨੂੰ ਜਾਂਦਾ, ਤੂੰ ਵੀ ਇੱਥੇ ਦਰਵਾਜ਼ੇ 'ਤੇ ਖੜ੍ਹ। ਨਾਮਾ ਕਹਿ ਭਗਤ ਬਸ ਕੇਸ ਅਰਿਹੂੰ ਬਲ ਕੇ ਦੁਆਰ ਖਰੋ। ਇਸ ਤਰ੍ਹਾਂ ਕਹਿੰਦੇ ਸੱਤ ਪ੍ਰਤੱਗੀ ਬਲ ਰਾਜਾ ਹੋਇਆ ਹੈ, ਅਤੇ ਦਸ਼ਰਥ ਨੂੰ ਵੀ ਸੱਤ ਪ੍ਰਤੱਗੀ ਲਿਖਿਆ, ਸਤੀਆਂ 'ਚ ਲਿਖਿਆ ਹੈ। ਅਤੇ ਇਹ ਵੀ ਭਾਵੇਂ ਉਹ ਜਿਵੇਂ ਉਹਨੇ ਕਿਹਾ ਸੀ ਕਿ ਕਈ ਕੋਈ ਨੇ ਉਹਨੇ ਬਚਨ ਤਾਂ ਪੂਰਾ ਕਰ ਦਿੱਤਾ, ਭਾਵੇਂ ਕੁਝ ਹੋ ਗਿਆ ਬਹੁਤ ਕਬੂਲ ਕਰ ਲਈ, ਉਹ ਬਚਨ ਤੋਂ ਨਹੀਂ ਹਾਰਿਆ। ਇਸ ਕਰਕੇ ਸੱਤ ਪ੍ਰਤੱਗੀ ਦਸ਼ਰਥ ਨੂੰ ਕਿਹਾ ਜਿਹੜੇ ਮਹਾਰਾਜ ਜਿਹੜੇ ਸੱਤ ਪ੍ਰਤੱਗੀ ਲੋਕ ਹੈ ਜਿਹੜਾ ਆਪਣਾ ਬਚਨ ਕਿਹਾ ਉਹਦੇ 'ਤੇ ਪੂਰੇ ਉਤਰਨ ਵਾਲੇ ਹੈ, ਜਾਨ ਦੇ ਦੇਣ ਵਾਲੇ, ਉਹ ਵੀ ਪਰਮੇਸ਼ਰ ਤੇਰੇ ਜਸ ਨੂੰ ਗਾਉਂਦੇ ਹਨ। ਸੰਤੋਖੀ ਹੋਰ ਜਿਹੜੇ ਸੰਤੋਖੀ ਹੈ, ਸਭ ਤੋਂ ਮੁੱਖ ਰੂਪ ਦੇ ਵਿੱਚ ਇੱਕ ਚਣਕ ਰਿਖੀ ਜਾਂ ਚੁਣਕ ਰਿਖੀ ਸੰਤੋਖੀ ਆਇਆ ਹੈ। ਇਹ ਉਹ ਸਭ ਤੋਂ ਮੁੱਖ ਰੂਪ ਦੇ ਵਿੱਚ ਸੀ, ਇਹਨੂੰ ਵਰ ਵੀ ਮਿਲਿਆ ਸੀ ਵੀ ਜਿੱਥੇ ਸੰਤੋਖੀਆਂ ਦੀ ਗੱਲ ਹੋਊਗੀ ਨਾ ਵੀ ਪੂਰਨ ਸੰਤੋਖੀ ਕਿਹੜਾ, ਉੱਥੇ ਤੇਰਾ ਨਾਂ ਲਿਖਿਆ ਜਾਏਗਾ, ਤੇਰਾ ਨਾਂ ਕਿਹਾ ਜਾਏਗਾ। ਇਹ ਪਰਿਵਾਰ ਸਹਿਤ ਜੰਗਲ ਵਿੱਚ ਰਹਿ ਕੇ ਸਿਲਾ ਚੁੱਕ ਕੇ ਗੁਜ਼ਾਰਾ ਕਰਦਾ ਹੁੰਦਾ ਸੀ, ਨਾਲੇ ਬੰਦਗੀ ਕਰਦਾ ਹੁੰਦਾ ਸੀ ਸਾਰੇ ਪਰਿਵਾਰ ਸਮੇਤ। ਜਦੋਂ ਜ਼ਿਮੀਂਦਾਰ ਕੋਈ ਖੇਤੀ ਵਗੈਰਾ ਵੱਢ ਵੁੱਢ ਕੇ ਚਲੇ ਜਾਂਦੇ ਨਾ, ਸਾਰਾ ਕੋਈ ਲੈ ਲੈਂਦੇ, ਬਾਅਦ ਵਿੱਚ ਜਿਹੜੇ ਕੋਈ ਉਹ ਖੇਤਾਂ ਵਿੱਚ ਛਿੱਟੇ ਛਿੱਟੇ ਜਿਹੇ ਪਏ, ਜਿਹਨੂੰ ਆ ਕਹਿੰਦੇ ਵੀ ਅਸੀਂ ਸਿਲਾ ਚੁੱਕ ਕੇ ਲਿਆਏ ਹਾਂ, ਉਹ ਚੁੱਕ ਚੁੱਕ ਕੇ ਆਪਣੇ ਅਸਥਾਨ 'ਤੇ ਲੈ ਆਉਂਦਾ ਸੀ ਅਤੇ ਉਹ ਉਹਦੇ ਨਾਲ ਹੀ ਇਹ ਆਪਣਾ ਨਿਭਾ ਕਰਦਾ ਸੀ ਪਰਿਵਾਰ ਸਹਿਤ। ਇਸ ਤਰ੍ਹਾਂ ਕਹਿੰਦੇ ਫਿਰ ਇਹਦਾ ਨਿਯਮ ਇਹ ਸੀ ਵੀ ਜਦੋਂ ਇਹ ਬਣ ਜਾਂਦਾ ਸੀ ਅੰਨ ਪਾਣੀ, ਫਿਰ ਪਰਮੇਸ਼ਰ ਦਾ ਚਿੰਤਨ ਕਰਦਾ ਵੀ ਤੂੰ ਆਪਣਾ ਕੋਈ ਪਿਆਰਾ ਭੇਜ, ਉਹ ਆਪਣਾ ਹਿੱਸਾ ਲੈ ਜਾਏ ਅਤੇ ਫਿਰ ਅਸੀਂ ਸ਼ੀਤ ਪ੍ਰਸ਼ਾਦ ਛਕੀਏ। ਅਤੇ ਉਹ ਨਿਯਮ ਪੂਰਾ ਕਰਨ ਵਾਸਤੇ ਪਰਮੇਸ਼ਰ ਕੋਈ ਨਾ ਕੋਈ ਉਹ ਸਬੱਬ ਬਣਾ ਦਿੰਦਾ, ਕੋਈ ਨਾ ਕੋਈ ਆ ਜਾਂਦਾ, ਉਹ ਆਵਾਜ਼ ਮਾਰਦਾ ਵੀ ਛਕਾਓ ਜੀ ਕੋਈ ਰਿਖੀ ਜੀ, ਚਣਕ ਰਿਖੀ ਜੀ ਜੇ ਕੁਝ ਹੈਗਾ। ਕਹਿੰਦੇ ਆਓ ਜੀ ਮਹਾਰਾਜ ਆਪਦੇ ਪਿਆਰੇ ਆਪਿਆ ਛਕੋ ਅਤੇ ਫਿਰ ਅਸੀਂ ਛਕਣਾ। ਯਾਨੀ ਜਿੰਨਾ ਚਿਰ ਕੋਈ ਉਹ ਪਰਮੇਸ਼ੁਰ ਦਾ ਪਿਆਰਾ ਭੇਜਿਆ ਹੋਇਆ ਪਹਿਲਾਂ ਛਕ ਨਹੀਂ ਜਾਂਦਾ ਸੀ, ਉਹਨਾਂ ਚਿਰ ਇਹ ਪਰਿਵਾਰ ਦੇ ਜੀ ਨਹੀਂ ਛਕਦੇ, ਨਾ ਆਪ ਛਕਦਾ ਸੀ। ਚਣਕ ਰਿਖੀ ਐਸਾ ਨਿਯਮ ਸੀ, ਐਸਾ ਸੰਤੋਖੀ ਸੀ। ਉਹ ਇੱਕ ਵਾਰੀ ਐਸਾ ਕਹਿੰਦੇ ਹੋ ਗਿਆ, ਸੱਤ ਦਿਨ ਬਾਰਿਸ਼ ਪੈਂਦੀ ਰਹੀ, ਕਿਸੇ ਪਾਸੇ ਨਾ ਗਿਆ ਇਹ, ਕੁਛ ਨਾ ਹੋ ਸਕਿਆ। ਅਤੇ ਸੱਤਵੇਂ ਦਿਨ ਜਾ ਕੇ ਸੂਰਜ ਜਿਹਾ ਨਿਕਲਿਆ, ਅਤੇ ਫਿਰ ਇਹ ਇੱਧਰ ਉੱਧਰ ਗਿਆ, ਜਿੱਥੇ ਕਿੱਥੇ ਪਾਣੀ ਪਾਣੀ ਹਰ ਪਾਸੇ। ਫਿਰ ਉੱਚੇ ਅਸਥਾਨ 'ਤੇ ਜਦੋਂ ਇਹ ਗਿਆ ਅਤੇ ਉੱਥੇ ਹੁਣ ਜਿਹੜੇ ਆ ਕੀੜੇ ਕੀੜੇ ਆ, ਜਦੋਂ ਬਾਰਿਸ਼ ਤੋਂ ਬਾਅਦ ਫਿਰ ਆਪਣਾ ਵੰਨ ਜਾ ਸੰਭਾਲਦੇ ਨੇ, ਵਾਰ ਵਾਰ ਕੱਢ ਕੇ ਸਿੜਦੇ ਹੈ। ਉੱਥੋਂ ਥੋੜ੍ਹੇ ਜਿਹੇ ਚਾਰ ਦਾਣੇ ਇਹ ਚੁੱਕ ਲਿਆ ਹੈ, ਉਹ ਲਿਆ ਕੇ ਇਹਨੇ ਰਗੜ ਲਏ, ਪਾਣੀ ਜਿਹਾ ਪਾ ਲਿਆ ਅਤੇ ਲੂਣ ਜਿਹਾ ਪਾ ਲਿਆ, ਅਤੇ ਇਸ ਤਰ੍ਹਾਂ ਫਿਰ ਤਿਆਰ ਕਰਕੇ ਲੱਗ ਗਿਆ ਚਿੰਤਨ ਕਰਨ ਵੀ ਇਹ ਪਰਮੇਸ਼ਰ ਕੋਈ ਆਪਣਾ ਪਿਆਰਾ ਭੇਜੋ ਸਕੇ ਅਤੇ ਸਾਨੂੰ ਸੀਤ ਪ੍ਰਕਾਸ਼ ਬਖਸ਼ੇ। ਉਸ ਵੇਲੇ ਫਿਰ ਪਰਮੇਸ਼ਰ ਨੇ ਆਪ ਹੀ ਉਹ ਭੇਸ ਬਦਲ ਕੇ ਨਾ ਅਤੇ ਇਹਦੇ ਕੋਲ ਆ ਗਏ। ਕਹਿੰਦੇ ਵੀ ਰੱਬ ਦੇ ਪਿਆਰਿਆ, ਬਹੁਤ ਭੁੱਖ ਲੱਗੀ ਹੈ, 7 ਦਿਨ ਹੋ ਗਏ ਹੈ, ਛਕਿਆ ਨਹੀਂ ਹੈ। ਕਹਿਣ ਲੱਗੇ ਮਹਾਰਾਜ ਮੈਂ ਤਾਂ ਉਡੀਕਦਾ ਹੀ ਹੈ, ਮੈਨੂੰ ਵੀ 7 ਦਿਨ ਹੀ ਹੋ ਗਿਆ, ਬਾਰਿਸ਼ ਨਹੀਂ ਹਟੀ ਸੀ, ਜਾਂ ਹੁਣੇ ਥੋੜ੍ਹਾ ਬਹੁਤਾ ਇੱਥੋਂ ਲੈ ਆਇਆ ਅਤੇ ਆ ਛਕੋ। ਕਹਿੰਦੇ ਵੀ ਨਹੀਂ, ਇਹਨੇ ਨਾ ਨਹੀਂ ਮਿਸ ਮੇਰੀ ਤ੍ਰਿਪਤੀ ਹੋਣੀ। ਉਹ ਪਹਿਲਾਂ ਤਾਂ ਆਪਣਾ ਜਿਹੜਾ ਸੀ ਉਹ ਹਿੱਸਾ ਉਹਦੇ ਅੱਗੇ ਰੱਖ ਦਿੱਤਾ, ਉਹ ਵੀ ਛਕ ਲਿਆ। ਕਹਿਣ ਲੱਗੇ ਨਹੀਂ ਗੱਲ ਨਹੀਂ ਬਣੀ ਹੈ, 7 ਦਿਨਾਂ ਦੇ ਭੁੱਖੇ ਆ। ਫਿਰ ਆਪਣੀ ਘਰਵਾਲੀ ਨੂੰ ਕਹਿੰਦਾ ਵੀ ਤੂੰ ਵੀ ਇਹਨੂੰ ਦੇ ਦੇ, ਚੱਲ ਆਪਾਂ 7 ਦਿਨ ਦੀ, ਕੱਲ੍ਹ ਨੂੰ ਫਿਰ ਛਕ ਲਾਂਗੇ, ਆਪਣਾ ਤਾਂ 1 ਦਿਨ ਹੋਰ ਲੰਘ ਜੂ, ਇਹ ਆਇਆ ਇਹਨੂੰ ਛਕਾਓ। ਉਹ ਵੀ ਹੁਣ ਭਗਤੀ ਦੇ ਪ੍ਰਤਾਪ ਕਰਕੇ ਇਹਦੇ 'ਤੇ ਅਸਰ ਹੋਇਆ ਸੀ, ਉਹਨੇ ਵੀ ਸਤਮਾਨ ਕਹਿੰਦਾ ਚੱਕ ਕੇ ਉਹ ਕੋਲਾ ਜਾ ਇਹਦੇ ਅੱਗੇ ਰੱਖਤਾ, ਉਹ ਵੀ ਛੱਕ ਕੇ। ਫਿਰ ਕਹਿੰਦੇ ਮਹਾਰਾਜ ਹੁਣ, ਕਹਿੰਦੇ ਨਹੀਂ ਗੱਲ ਨਹੀਂ ਬਣੀ। ਫਿਰ ਉਹ ਪੁੱਤਰ ਨੂੰ ਕਹਿਣ ਲੱਗਿਆ ਵੀ ਪੁੱਤਰ ਤੂੰ ਵੀ ਇਹਨਾਂ ਸਾਧੂਆਂ ਅੱਗੇ ਰੱਖ, ਤੂੰ ਵੀ ਛਕਾ ਇਹਨਾਂ ਨੂੰ। ਉਹਨੇ ਵੀ 7 ਵਜਨ ਕਹਿ ਕੇ ਉਹ ਬਾਟਾ ਜਿਹਾ ਅੱਗੇ ਰੱਖਦਾ, ਉਹ ਵੀ ਛੱਕ ਗਏ। ਫਿਰ ਆਪਣੀ ਨੂੰਹ ਨੂੰ ਕਹਿੰਦਾ ਵੀ ਤੂੰ ਵੀ ਰੱਖ ਇਹਦੇ ਅੱਗੇ। ਚਾਰੇ ਦੇ ਚਾਰੇ ਹੀ ਉਹ ਬਾਟੇ ਜੇ ਸੀ, ਛੱਕ ਛਕਾ ਕੇ ਫਿਰ ਉਹ ਪ੍ਰਸੰਨ ਹੋ ਗਏ। ਅਤੇ ਫਿਰ ਅੰਦਰਲੀ ਹਾਲਤ ਦੇਖੀ ਵੀ ਕੋਈ ਐਸਾ ਖਿਆਲ ਤਾਂ ਨਹੀਂ ਮੰਦਾ ਉੱਠਿਆ ਵੀ ਦੇਖੋ ਇਹ ਅਸੀਂ 7 ਦਿਨਾਂ ਦੇ ਭੁੱਖੇ ਬੈਠੇ ਸੀ ਅਤੇ ਸਾਰਾ ਕੀ ਛੱਕ ਛਕਾ ਗਿਆ ਭੁੱਖੜਦਾਸ। ਵੀ ਉਹ ਸੰਤੋਖ ਧਾਰ ਕੇ ਮੌਜ ਨਾ ਬੈਠੇ ਰਹੇ ਚਾਰੇ ਜੀ। ਫਿਰ ਪਰਮੇਸ਼ਰ ਪ੍ਰਗਟ ਹੋ ਕੇ ਕਹਿਣ ਲੱਗਾ ਵੀ ਧੰਨ ਹੈ, ਅਸਲੀ ਸੰਤੋਖੀ ਤੁਸੀਂ ਹੋ। ਵੀ ਦਰਦਾਖ ਨਾ ਉਪਜੇ ਆਖੇ ਤੂੰ ਕੌੜੀ, ਇਸ ਤਰ੍ਹਾਂ ਦਾ ਬਥੇਰੇ ਸੰਤੋਖੀ ਵੀ ਮਿਲਦਾ ਹੈ ਨਹੀਂ। ਅਤੇ ਕਹਿਣਾ ਜੀ ਅਸੀਂ ਸੰਤੋਖੀ, ਅਸੀਂ ਸੰਤ ਛੱਕਦੇ ਨਹੀਂ, ਅਸਲ ਰੂਪ ਦੇ ਵਿੱਚ ਸੰਤੋਖੀ ਤੂੰ ਹੈ। ਲੈ ਵੀ ਮੈਂ ਵਰ ਦਿੰਦਾ ਹਾਂ, ਜਿੱਥੇ ਕਿ ਸੰਤੋਖੀਆਂ ਦੀ ਕਥਾ ਚੱਲੂਗੀ, ਇਹ ਚਣਕ ਰਿਖੀ ਤੇਰੇ ਪਰਿਵਾਰ ਦੀ ਕਥਾ ਲੋਕ ਸੁਣਾਇਆ ਕਰਨਗੇ ਵੀ ਅਸਲੀ ਸੰਤੋਖੀ ਚਣਕ ਰਿਖੀ ਪਰਿਵਾਰ ਸਹਿਤ ਹੋਇਆ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦਾ ਜਸ ਕਰਦੇ ਕਹਿੰਦੇ ਨੇ ਕਿ ਮਹਾਰਾਜ ਜਿਹੜੇ ਸੰਤੋਖੀ ਲੋਕ ਹੈ ਚਣਕ ਰਿਖੀ ਵਰਗੇ, ਉਹ ਜੀ ਆਪ ਜੀ ਦੇ ਜਸ ਨੂੰ ਗਾਉਂਦੇ ਹਨ। ਗਾਵਨ ਤੁਧਨੋ ਵੀਰ ਕਰਾਰੇ। ਹੋਰ ਜਿਹੜੇ 52 ਵੀਰ ਹੈ ਕਰੜੇ ਸਖ਼ਤ ਸੁਭਾਅ ਵਾਲੇ ਹੈ, ਜਿਵੇਂ ਉਹ ਬੰਦੇ ਬਹਾਦਰ ਕੋਲ ਵੀ ਵੀਰ ਇਕੱਠੇ ਕੀਤੇ ਹੋਏ ਸੀ ਨਾ, ਜਿਹੜਾ ਕੋਈ ਪਹਿਲਾਂ ਸਾਧ ਨੂੰ ਬਿਠਾ ਲੈਣਾ ਸੁਝਾ ਵਜਾ ਕੇ ਮਗਰੋਂ ਦਾ ਪਣਗ ਮੂੰਹ ਦਾ ਮੁਹਾਰ ਮਾਰ ਦੇਣਾ ਅਤੇ ਫਿਰ ਕਤਾੜੀਆਂ ਮਾਰ ਕੇ ਹੱਸਣਾ ਵੀ ਮੇਰੇ ਕੋਲ ਕੁਛ ਹੈ ਨਹੀਂ, ਮੇਰੇ ਕੋਲ ਸ਼ਕਤੀਆਂ ਭਗਤੀਆਂ, ਮੇਰੇ ਕੋਲ ਵੀਰ ਹੈ। ਪਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਗਏ ਫਿਰ ਉਹ ਵੀਰ ਬੁਰਜਿਆਂ ਦਾ ਕੁਛ ਮਨਾ ਹੋਇਆ, ਉਹ ਤੀਰ ਗੜ ਤੇ ਪਾਵਿਆਂ ਤੇ ਜਦੋਂ ਕੁਝ ਨਾ ਬਣਿਆ ਫਿਰ ਸਮਝ ਗਿਆ ਅਤੇ ਹੁਣ ਦਰਸ਼ਨ ਤਾਂ ਕੀਤੇ ਨਹੀਂ ਸੀ ਪਹਿਲੇ ਵਾਰੀ ਸੀ। ਫਿਰ ਉਹ ਜਦੋਂ ਦੂਰਾਂ ਦੇਖਿਆ ਅਤੇ ਕਹਿਣ ਲੱਗਿਆ ਕਿਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਨਹੀਂ, ਤੁਸੀਂ ਦੁਸ਼ਟ ਦਮ ਤਾਂ ਨਹੀਂ? ਸਿੰਘ ਕਹਿੰਦੇ ਵੀ ਹੈ ਤਾਂ ਉਹੀ। ਕਹਿੰਦੇ ਹੋਰ ਕਿਹੜੇ ਨੇ? ਮੈਂ ਉਹਨਾਂ ਤਾਂ ਮਾਰੇ ਬਣ ਗਏ ਕਰ ਦਿੰਦਾ। ਮਹਾਰਾਜ ਕਹਿੰਦੇ ਵੀ ਚੰਗਾ, ਤੂੰ ਵੀਰਾਂ ਤੋਂ ਕੰਮ ਲੈਣਾ, ਆਏ ਗਏ ਦੀ ਸੇਵਾ ਕਰਨੀ ਹੈ ਕਿ ਬਣਕ ਮੁੱਦੇ ਮਾਰਨੇ ਆ? ਹੁਣ ਤੂੰ ਦੱਸ ਕੇ ਹੋ ਜਾ। ਕਹਿੰਦਾ ਹੁਣ ਤਾਂ ਮਹਾਰਾਜ ਮੈਂ ਬੰਦਾ ਹੈ, ਮਹਾਰਾਜ ਕਿ ਬੰਦਿਆਂ ਵਾਲੇ ਕੰਮ ਕਰ। ਜਿਹੜੇ ਆ ਵੀਰਪੁਰ ਜੇ ਇਹਨਾਂ ਦੇ ਨੱਤੋਂ ਕੰਮ ਲੈ ਕੇ ਦੁਸ਼ਟਾਂ ਦਾ ਜ਼ਾਲਮਾਂ ਦਾ ਨਾਸ ਕਰ, ਧਰਮ ਦਾ ਪ੍ਰਕਾਸ਼ ਕਰ, ਫਿਰ ਤੇਰਾ ਜਸ ਹੋਊਗਾ। ਇਸ ਤਰ੍ਹਾਂ ਇਹ ਜਿਹੜੇ 52 ਵੀਰ ਹੈ, ਭੈਰੋਂ ਵੀਰ ਹੈ, ਨਾਲ ਸਿੰਘ ਹੈ, ਇਸੇ ਤਰ੍ਹਾਂ ਹਨੂੰਮਾਨ, ਹੋਰ ਵੀ ਲੋਕੜੇ ਲੁਕੜੇ ਜੇ ਉਹਨਾਂ ਦੇ ਨਾਂ ਦੇ 52 ਵੀਰਾਂ ਦੇ, ਇਹ ਬੜੇ ਕਰੜੇ ਸੁਭਾਅ ਵਾਲੇ, ਬੜੀ ਚੱਕ ਤਲ ਛੇਤੀ ਕਰਦੇ। ਕਹਿੰਦੇ ਜਿੰਨੇ 52 ਵੀਰ ਆਹੇ ਪਰਮੇਸ਼ਰ ਸਭ ਤੇਰੇ ਜਸ ਨੂੰ ਗਾਉਂਦੇ ਹਨ। ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ। ਹੋਰ ਮਹਾਰਾਜ ਜਿਹੜੇ ਪੰਡਿਤ ਲੋਕ ਵਿਦਵਾਨ ਲੋਕ ਉਹ ਵੀ ਤੈਨੂੰ ਗਾਉਂਦੇ ਨੇ, ਹੋਰ ਜਿਹੜੇ ਕੋਈ ਪੜ੍ਹਨ ਵਾਲੇ ਆ ਵਿਦਿਆ ਵਿਦਿਆਰਥੀ ਉਹ ਵੀ ਤੈਨੂੰ ਗਾਉਂਦੇ ਹੈ, ਅਤੇ ਜਿਹੜੇ ਰਿਖੀਆਂ ਦੇ ਈਸ਼ਰ ਵੱਡੇ ਮੁਖੀ ਰਿਖਿਆ ਸਰ ਹਨ ਉਹ ਵੀ ਤੈਨੂੰ ਗਾਉਂਦੇ ਤੇਰਾ ਜਸ ਕਰਦੇ ਹਨ। ਜੁਗ ਜੁਗ ਵੇਦਾਂ ਨਾਲੇ। ਕਹਿੰਦੇ ਜੁਗਾਂ ਜੁਗਾਂ ਦੇ ਵੇਦਾਂ ਦੇ ਮਹਾਤਮ ਦੇ ਨਾਲ, ਹਰ ਇੱਕ ਵੇਦ ਦਾ ਜਿਹੜਾ ਹਰ ਯੁਗ ਦੇ ਵਿੱਚ ਵੱਖਰੋ ਵੱਖਰਾ ਮਹਾਤਮ ਹੈ। ਕਿਸੇ ਨੂੰ ਉਹ ਪੀਲੇ ਰੰਗ ਦੇ ਕੱਪੜੇ ਪੜ ਕੇ ਪਾਉਣਾ ਹੈ, ਕੋਈ ਚਿੱਟੇ ਰੰਗ ਕੱਪੜੇ ਪਹਿਨ ਕੇ ਉਹ ਵੇਦ ਗਾਉਣੇ ਹੈ, ਕਿਸੇ ਨੂੰ ਕਾਲੇ ਰੰਗ ਦਾ ਅਥਰਵਣ ਵੇਦ, ਇਸ ਤਰ੍ਹਾਂ ਕਿਸੇ ਨੂੰ ਲਾਲ ਰੰਗ ਦੇ ਬਸਤਰ ਪਹਿਨ ਕੇ ਵੇਦ ਨੂੰ ਗਾਉਣਾ, ਫਿਰ ਉਹਨਾਂ ਦਾ ਅੱਡੋ ਅੱਡੀ ਮਹਾਤਮ ਹੈ। ਇਸ ਤਰ੍ਹਾਂ ਕਹਿੰਦੇ ਉਹ ਵੇਦਾਂ ਦੇ ਮਹਾਤਮਾ ਨੇ ਜਿਹੜੇ ਯੁਗਾਂ ਯੁਗਾਂ ਦੇ ਚਾਰ ਵੇਦ ਹੈ, ਉਹਨਾਂ ਦੇ ਅੱਡੋ ਅੱਡੀ ਚਾਰ ਵੇਦਾਂ ਦੇ ਮਹਾਤਮ ਹਨ, ਉਹਨਾਂ ਵੇਦਾਂ ਦੇ ਮਹਾਤਮਾ ਜਿਹੜੇ ਮਹਾਤਮ ਹੈ ਉਹਨਾਂ ਦੇ ਨਾਲ ਉਹਨਾਂ ਦੇ ਸਮੇਤ ਗਾਉਂਦੇ ਹਨ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ। ਇਸੇ ਤਰ੍ਹਾਂ ਜਿਹੜੀਆਂ ਮਨ ਨੂੰ ਮੋਹਣ ਵਾਲੀਆਂ ਮੋਹਣੀਆਂ ਕਿ ਇਸਤਰੀਆਂ ਹਨ, ਉਹ ਸਵਰਗ ਲੋਕ ਵਿੱਚ ਰਹਿਣ ਵਾਲੀਆਂ ਪਛਣਾਂ ਆਦਿਕ ਉਹ ਵੀ ਤੈਨੂੰ ਗਾਉਂਦੀਆਂ ਤੇਰਾ ਜਸ ਕਰਦੀਆਂ ਹਨ। ਸੁਰਗ ਮੱਛ ਪਏ ਆਲੇ। ਸੁਰਗ ਦੇ ਵਿੱਚ ਇਸ ਤਰ੍ਹਾਂ ਪਦਮਣੀਆਂ ਪਛਰਾਂ ਗਾਉਂਦੀਆਂ ਹਨ, ਅਤੇ ਮੱਛ ਮਾਤ ਲੋਕ ਵੀ ਜਿਹੜੀਆਂ ਪਦਮਣੀਆਂ ਉਹ ਗਾਉਂਦੀਆਂ ਹਨ, ਅਤੇ ਪਤਾਲੇ ਪਤਾਲ ਦੇ ਜਿਹੜੀਆਂ ਨਾਗਣੀਆਂ ਹਨ ਉਹ ਗਾ ਰਹੀਆਂ ਹਨ। ਗਾਵਨ ਤੁਧਨੋ ਰਤਨ ਉਪਾਏ ਤੇਰੇ। ਇਸੇ ਤਰ੍ਹਾਂ ਤੇਰੇ ਜਿਹੜੇ ਆਪ ਜੀ ਦੇ ਰਤਨਾਦਿਕ 14 ਪੁੱਤਰ ਪੈਦਾ ਕੀਤੇ ਹੈ, ਇਹ ਵੀ ਆਪ ਜੀ ਦੇ ਤੇਰੇ ਆਪ ਜੀ ਦੇ ਜਸ ਨੂੰ ਗਾਉਂਦੇ ਹੈ, ਵੀ ਇਹਨਾਂ ਵਿੱਚ ਜਿਹੜੀਆਂ ਖੂਬੀਆਂ ਜਾਣੀ ਕਾਮ ਧੇਨ ਇਹ ਵੀ ਰਤਨ ਹੈ, ਇਹ ਵੀ ਲੋਕਾਂ ਦੀਆਂ ਕਾਮਨਾ ਪੂਰੀ ਕਰਦੀ ਹੈ, ਵੀ ਇਹ ਤੇਰੇ ਜਸ ਨੂੰ ਗਾਉਂਦੀ, ਵੀ ਇਹ ਪਰਮੇਸ਼ਰ ਨੇ ਮੈਨੂੰ ਗਊ ਨੂੰ ਇਹ ਸੱਤਾ ਦਿੱਤੀ ਹੈ, ਸ਼ਕਤੀ ਦਿੱਤੀ ਹੈ, ਜਿਸ ਕਰਕੇ ਤੁਹਾਡੀਆਂ ਕਾਮਨਾ ਹੋ ਰਹੀਆਂ। ਜਿਹੜਾ ਕਲਾ ਬਿਰਸ਼ ਹੈ, ਇਹਦੇ ਹੇਠ ਬਿਰਸ਼ ਦੇ ਬੈਠ ਕੇ ਮਨ ਦੀ ਜਿਹੜੀ ਕਲਪਨਾ ਚਾਹਨਾ ਪੂਰੀ ਹੋ ਰਹੀ ਇੱਛਾ, ਉਹ ਵੀ ਇਸੇ ਤਰ੍ਹਾਂ ਚਿੰਤਾਮਣੀ ਉਹ ਇੱਕ ਮਣੀ ਹੈ, ਜਿਹਦੇ ਕੋਲ ਬੈਠਿਆਂ ਮਨ ਦੀ ਚਿਤਮਣੀ ਪੂਰੀ ਹੁੰਦੀ ਹੈ। ਇਉਂ ਜਿਹੜੇ ਕੋਈ ਰਤਨ ਆਦਿਕ ਹੈ ਨਾ 14 ਇਹ ਤੇਰੇ ਪੈਦਾ ਕੀਤੇ, ਤੇਰੇ ਜਸ ਨੂੰ ਗਾਉਂਦੇ ਆ, ਵੀ ਇਹ ਸਭ ਬਖਸ਼ਿਸ਼ ਪਰਮੇਸ਼ਰ ਵਾਹਿਗੁਰੂ ਦੀ ਆ ਸਾਡੇ ਤਾਂ ਹੀ। 68 ਤੀਰਥ ਨਾਲੇ। ਇਸੇ ਤਰ੍ਹਾਂ ਨਾਲ ਹੀ ਜਿਹੜੇ 18 ਤੀਰਥ ਹਨ ਉਹ ਸਭ ਤੈਨੂੰ ਹੀ ਗਾਉਂਦੇ ਹਨ। ਆਮ ਕਈ ਪਾਠੀ ਬੇਸਮਝ ਨਾਲੇ ਕਰ ਲੈਂਦੇ ਨੇ, ਨੀਚੇ ਨਾਲੇਦਾਰ ਸਮੇਤ ਸੰਯੋਗਤ 18 ਤੀਰਥਾਂ ਦੇ ਸੰਯੋਗਤ ਸਭ ਜਿੰਨੇ 14 ਰਤਨ ਜਿਹੜੇ ਸਮੁੰਦਰ ਵਿੱਚੋਂ ਨਿਕਲੇ ਸਭ ਪਰਮੇਸ਼ਰ ਤੇਰਾ ਜਸ ਗਾਉਂਦੇ ਹਨ। ਗਾਵਨ ਤੁਧਨੋ ਯੋਧ ਮਹਾਬਲ ਸੂਰਾ। ਇਸੇ ਤਰ੍ਹਾਂ ਜਿਹੜੇ ਕੋਈ ਯੋਧ ਹਨ ਉਹ ਵੀ ਤੇਰੇ ਜਸ ਨੂੰ ਗਾਉਂਦੇ, ਜਿਹੜੇ ਮਹਾਬਲੀ ਉਹ ਵੀ ਤੇਰੇ ਜਸ ਨੂੰ ਗਾਉਂਦੇ, ਜਿਹੜੇ ਸੂਰਾ ਸੂਰਵੀਰ ਹਨ ਭਾਵ ਜਿਹੜਾ 1000 ਨਾਲ ਇਕੱਲਾ ਇਕੱਲਾ ਮੁਕਾਬਲਾ ਕਰਨ ਵਾਲਾ ਉਹ ਵੀ ਤੇਰੇ ਜਸ ਨੂੰ ਗਾਉਂਦੇ, ਜਿਹੜਾ 10000 ਨਾਲ ਇਕੱਲਾ ਮੁਕਾਬਲਾ ਕਰਨ ਵਾਲਾ ਮਹਾਬਲੀ ਹੈ ਉਹ ਵੀ ਤੇਰਾ ਜਸ, ਅਤੇ ਸਿਰਾ ਸੂਰਮਾ ਅਨੇਕਾਂ ਨਾਲ ਮਰ ਕੇ ਫਤਿਹ ਪ੍ਰਾਪਤ ਕਰਨ ਵਾਲਾ ਇਹ ਸੂਰਵੀਰ ਵੀ ਮਹਾਬਲੀ ਵੀ, ਅਤੇ ਇਸੇ ਤਰ੍ਹਾਂ ਜਿਹੜੇ ਕੋਈ ਯੋਧ ਯੋਧੇ ਹਨ ਇਹ ਸਭ 1000 ਨਾਲ 10000 ਨਾਲ ਅਨੇਕਾਂ ਨਾਲ ਜੰਗ ਕਰਨ ਵਾਲੇ ਤੇਰਾ ਜਸ ਗਾਉਂਦੇ ਹਨ। ਗਾਵਨ ਤੁਧਨੋ ਖਾਣੀ ਚਾਰੇ। ਹੋਰ ਜਿਹੜੇ ਚਾਰ ਖਾਣੀਆਂ ਦੇ ਜੀਵ ਹੈ ਕੇ ਤੈਨੂੰ ਗਾਉਂਦੇ ਹੈ। ਅੰਡੇ ਜੇਰੀ ਸਿਹਤ ਰਕੀਨੀ, ਅੰਡੇ ਤੋਂ ਪੈਦਾ ਹੋਣ ਵਾਲੇ ਸਿਹਤ ਜ ਮੁਕਦੇ ਤੋਂ ਪੈਦਾ ਹੋਣ ਵਾਲੇ ਅਤੇ ਜੇਰ ਜ ਖਾਣੀ, ਜਿਵੇਂ ਆ ਪਸ਼ੂ ਹੈ ਆ ਬੱਚੇ ਹੈ, ਜੇਰ ਜ ਜੇਰ ਵਿੱਚੋਂ ਨਿਕਲਦੇ ਆ ਪੈਦਾ ਹੁੰਦੇ ਆ। ਇਹ ਉਤਪਜ ਜਿਹੜੇ ਕੋਈ ਧਰਤੀ ਨੂੰ ਪੁੱਟ ਕੇ ਬਾਹਰ ਨਿਕਲੇ, ਜਿਵੇਂ ਆ ਖੇਤੀ ਹੈ, ਬ੍ਰਿਸ਼ ਵਗੈਰਾ ਹੈ, ਆ ਘਾਹ ਘੂਹ ਹੈ, ਸਭ ਧਰਤੀ ਨੂੰ ਪੁੱਟ ਕੇ ਹੀ ਬਾਹਰ ਨਿਕਲਦੇ। ਇਹ ਉਤਪਜ ਖਾਣੀ, ਇਹ ਚਾਰੇ ਖਾਣੀਆਂ ਦੇ ਜਿੰਨੇ ਪੈਦਾ ਕੀਤੇ ਜੀਵ ਹੈ, ਸਭ ਤੇਰਾ ਜਸ ਕਰ ਰਹੇ ਹੈ। ਇਹ ਤੇਰੀ ਹੈ ਸਤਾ ਸਫੁਰਤੀ, ਸਾਡੇ ਅੰਦਰ ਕੰਮ ਕਰ ਰਹੀ ਹੈ ਪਰਮੇਸ਼ਰ। ਗਾਵਨ ਤੁਦ ਨੌ ਖੰਡ ਮੰਡਲ ਬ੍ਰਹਮੰਡ, ਇਸ ਤਰ੍ਹਾਂ ਤੇਰੇ ਤਾਈ ਗਾਉਂਦੇ ਨੌ ਖੰਡ, ਨੌ ਖੰਡਾਂ ਦੇ ਵਿੱਚ ਰਹਿਣ ਵਾਲੇ ਜੀਵ ਤੇ ਖੰਡ ਖੰਡ ਮੰਡਲ, ਮੰਡਲ ਨੌ ਦੇਸ਼ ਦਾ ਹੁੰਦਾ ਹੈ, ਇਲਾਕਿਆਂ ਦਾ ਹੁੰਦਾ ਹੈ, ਜਾਂ ਸੱਤ ਦੀਪਾਂ ਦਾ ਵਾਚਕ ਹੈ ਮੰਡਲ, ਜਾਂ ਸਮੂਹ ਜਿਹੜੇ ਖੰਡ ਹਨ ਅਤੇ ਸਮੂਹ ਮੰਡਲ ਨੂੰ ਸਮੂਹ ਜਿਹੜੇ ਬ੍ਰਹਮੰਡ ਹਨ, ਮੰਡਲ ਦਾ ਅਰਥ ਅਸਥਾਨ ਜਾਂ ਮੰਡਲ ਦਾ ਅਰਥ ਅਸਥਾਨ ਹੁੰਦਾ। ਨੌ ਖੰਡਾਂ ਦੇ ਵਿੱਚ ਜਿਹੜੇ ਅਸਥਾਨ 'ਚ ਰਹਿੰਦੇ ਉਹ ਵੀ ਤੈਨੂੰ ਗਾਉਂਦੇ, ਜਿਹੜੇ ਬ੍ਰਹਮੰਡਾਂ ਦੇ ਸਥਾਨਾਂ ਵਿੱਚ ਰਹਿੰਦੇ ਉਹ ਵੀ ਤੈਨੂੰ ਗਾਉਂਦੇ ਹਨ। ਕਰ ਕਰ ਰੱਖੇ ਤੇਰੇ ਧਾਰੇ, ਜਿਹੜੇ ਤੂੰ ਕਰਕੇ ਉਤਪਤ, ਫਿਰ ਕਰਕੇ ਪਾਲ ਪੋਸ ਕੇ ਤੇਰੇ ਆਪਣੇ ਧਾਰੇ ਕੀ ਆਸਰੇ ਰੱਖੇ ਹੋਏ ਹੈ, ਪਹਿਲਾਂ ਤੇਰੇ ਪਾਲੇ ਹੋਏ ਪੈਦਾ ਕੀਤੇ ਹੈ, ਫਿਰ ਕਰਕੇ ਪਾਲ ਕੇ ਫਿਰ ਤੂੰ ਆਪ ਤੇਰੇ ਆਸਰੇ ਰੱਖੇ ਧਾਰੇ ਨੂੰ, ਆਸਰੇ ਦਾ ਆਪਣੇ ਧਾਰ ਆਸਰੇ ਰੱਖੇ ਹੋਏ ਹਨ। ਸੇਈ ਤੁਦ ਨੋ ਗਾਵਨ ਜੋ ਤੁਦ ਭਾਵਨ, ਪਰਮੇਸ਼ਰ ਉਹ ਤੈਨੂੰ ਗਾਉਂਦੇ ਹਨ ਜੋ ਤੈਨੂੰ ਭਾਉਂਦੇ ਚੰਗੇ ਲੱਗਦੇ ਹਨ। ਰੱਤੇ ਤੇਰੇ ਭਗਤ ਰਸਾਲੇ, ਉਹ ਤੇਰੇ ਵਿੱਚ ਹੀ ਰੱਤੇ ਹੋਏ, ਤੇਰੇ ਕਹਿੰਦੇ ਰਸਾਲੇ ਭਗਤ ਹੈ, ਜਾਂ ਰਸਾਲਿਆਂ ਦੇ ਰਸਾਲੇ, ਜਿਵੇਂ ਫੌਜ ਦੇ ਵਿੱਚ ਵੀ ਕਹਿੰਦਾ ਵੀ ਇੱਕ ਰਸਾਲਾ ਜੀ ਦੋ ਜਾਂ ਦੋ ਰਸਾਲੇ ਹੋ ਗਏ, ਇਸ ਤਰ੍ਹਾਂ ਕਹਿੰਦੇ ਜਿਹੜੇ ਤੇਰੇ ਰਸਾਲਿਆਂ ਦੇ ਰਸਾਲੇ ਭਗਤ ਤੈਨੂੰ ਗਾਉਂਦੇ ਹੈ, ਜਾਂ ਰਸਾਂ ਦੇ ਜਿਹੜੇ ਆਲੇ ਘਰ ਹਨ ਭਗਤ, ਹੋ ਇਸ ਤਰ੍ਹਾਂ ਆਤਮ ਰਸ ਵਿੱਚ ਰਸੇ ਹੋਏ ਰਸੀਏ ਬਣ ਕੇ ਗਾਉਂਦੇ ਹਨ। ਹੋਰ ਕਿਤੇ ਤੁਦ ਨੋ ਗਾਵਨ, ਪਰਮੇਸ਼ਰ ਹੋਰ ਕਿਤਨੇ ਤੈਨੂੰ ਗਾਉਂਦੇ ਹਨ। ਸੇ ਮੈਂ ਚੇਤਨ ਆਵਨ, ਮਾਰਾ ਮੇਰੇ ਚੇਤ ਵਿੱਚ ਹੁਣ ਆ ਨਹੀਂ ਰਹੇ, ਉਹ ਕੀ ਦੱਸਾਂ, ਉਹ ਅਜੇ ਯਾਦ ਨਹੀਂ ਆ ਰਹੇ ਜਿਹੜੇ ਗਾ ਰਹੇ ਹੈ, ਜਿਨ੍ਹਾਂ ਨੂੰ ਮੈਂ ਜਿਨ੍ਹਾਂ ਉਹ ਵੀ ਗਾ ਰਹੇ ਜਿਹੜੇ ਮੇਰੇ ਚਿੱਤ ਵਿੱਚ ਨਹੀਂ ਆ ਰਹੇ ਇਸ ਸਮੇਂ। ਨਾਨਕ ਕਿਆ ਵਿਚਾਰੇ, ਉਹਨਾਂ ਦੀ ਮਾਰਾ ਮੈਂ ਵਿਚਾਰ ਕਰਕੇ ਕਿਆ ਦੱਸਾਂ ਜੀ, ਕਿਆ ਕਥਨ ਕਰਾਂ ਜੀ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸਾਹਿਬ ਪਿੱਛੇ ਵੀ ਤੂੰ ਸੋਈ ਹੈ ਸੀ, ਹੁਣ ਵਰਤਮਾਨ ਸਮੇਂ ਵਿੱਚ ਵੀ ਤੂੰ ਸੱਚਾ ਵਾਹਿਗੁਰੂ ਸਾਹਿਬ ਹੈ। ਸਾਚਾ ਸਾਚੀ ਨਾਈ, ਪਿੱਛੇ ਵੀ ਸੱਚਾ ਸੀ ਹੁਣ ਵੀ ਸੱਚਾ ਹੈ, ਸੱਚੀ ਤੇਰੀ ਨਾਈ ਕੀ ਵਡਿਆਈ ਹੈ, ਮਹਿਮਾ ਹੈ। ਹੈ ਭੀ ਹੋਸੀ ਜਾਏ ਨ ਜਾਸੀ, ਹੈ ਵਰਤਮਾਨ ਸਮੇਂ ਵਿੱਚ ਹੈ ਤੇ ਇਸੇ ਤਰ੍ਹਾਂ ਭੀ ਭੂਤ ਕਾਲ ਪਿਛਲੇ ਸਮੇਂ ਵਿੱਚ ਵੀ ਹੈ ਸੀ, ਹੋਸੀ ਤੋਂ ਅੱਗੇ ਵੀ ਹੋਵੇਗਾ, ਜਾਏ ਨਾ ਜਾਸੀ, ਤੂੰ ਜਾਏ ਕੀ ਪੈਦਾ ਹੋ ਕੇ ਜਾਸੀ ਕੀ ਜਾਂਦਾ ਨਹੀਂ, ਭਾਵ ਜੰਮ ਕੇ ਤੂੰ ਮਰਦਾ ਨਹੀਂ ਹੈ। ਰਚਨਾ ਜਿਨ ਰਚਾਈ, ਜਿਸ ਆਪ ਜੀ ਨੇ ਸ੍ਰਿਸ਼ਟੀ ਦੀ ਰਚਨਾ ਰਚਾਈ ਹੈ, ਉਹ ਸ੍ਰਿਸ਼ਟੀ ਕਹਿੰਦੇ ਜਾਸੀ ਜਾਂਦੀ ਹੈ, ਜਿਨ ਰਚਾਈ ਜਾਏ ਨਾ, ਜਿਸ ਆਪ ਜੀ ਨੇ ਰਚਨਾ ਰਚਾਈ ਹੈ ਉਹ ਜਾਏ ਨਾ ਜਾਂਦਾ ਨਹੀਂ ਹੈ, ਨਾਸ ਨਹੀਂ ਹੁੰਦਾ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਰੰਗਾਂ ਰੰਗਾਂ ਦੀ ਹੈ ਸ੍ਰਿਸ਼ਟੀ, ਕੋਈ ਕਾਲੇ ਰੰਗ ਦੇ ਹੈ, ਕੋਈ ਪੀੜੇ ਰੰਗ ਦੇ ਹੈ, ਕੋਈ ਸਾਵੇ ਰੰਗ ਦੇ ਹੈ, ਇਸ ਤਰ੍ਹਾਂ ਕੋਈ ਚਿੱਟੇ ਰੰਗ ਦੇ, ਰੰਗਾਂ ਰੰਗਾਂ ਦੀ ਹੈ ਅਤੇ ਪਾਤੀ ਨਾ ਤਰ੍ਹਾਂ ਤਰ੍ਹਾਂ ਦੀ ਹੈ, ਉਹ ਇਸ ਤਰ੍ਹਾਂ ਰੰਗੀ ਰੰਗੀ ਪਾਤੀ ਕਰ ਕਰ, ਪਾਤੀ ਤਰ੍ਹਾਂ ਤਰ੍ਹਾਂ ਦੀ, ਉਹ ਜਾਣੀ ਮਿਸ਼ਰਤ ਰੰਗ, ਕੋਈ ਡੱਬ ਖੜੱਬੇ ਜੇ ਹੈ, ਕੋਈ ਲੀਹਾਂ ਵਾਲੇ ਨੇ, ਉਹ ਤਰ੍ਹਾਂ ਤਰ੍ਹਾਂ ਦੀ। ਫਿਰ ਜਿਨਸਾ ਅੱਗੇ ਉਹਨਾਂ ਦੀਆਂ ਜਿਨਸਾਂ, ਜਿਵੇਂ ਘੋੜਿਆਂ ਦੀਆਂ ਵੀ ਜਿਨਸਾਂ ਕਿਸਮ ਹੈ, ਉਹ ਉਹਨਾਂ ਦੀਆਂ ਜਿਨਸ ਕਿਸਮਾਂ ਅਨੁਸਾਰ ਫਿਰ ਉਹਨਾਂ ਦਾ ਮੁੱਲ ਲੱਖਾਂ ਪੈਂਦਾ। ਕੋਈ ਖੱਚਰਾਂ ਜਿਹੀਆਂ ਹੁੰਦੀਆਂ, ਕੋਈ ਟੱਟੂ ਜਿਹੇ ਹੁੰਦੇ ਹੈ, ਘੋੜਿਆਂ ਸੀ, ਪਰ ਜਿਨਸ ਹੈ ਨਾ, ਕਿਸਮ ਹੈ। ਆਹ ਜਿਹੜਾ ਹੁਣ ਦਰਿਆਈ ਘੋੜੇ ਬਿਰੀ ਚੰਦ ਲੈ ਕੇ ਆਇਆ ਸੀ, ਉਹ ਉਹਨਾਂ ਦਾ ਕਿੰਨਾ ਮੁੱਲ ਸੀ। ਅਤੇ ਬਾਕੀ ਹੈ ਜਿਹੜੇ ਇੱਥੇ ਫਿਰਦੇ ਆ, ਹਾਂ, ਜਿਹਨਾਂ ਦੇ ਪੈਰਾਂ 'ਚੋਂ ਬੜੇ ਪੈਖੜ ਜੇ ਪਏ, ਇੱਥੇ ਹੀ ਫਿਰ ਦਿੰਦਾ ਰੂੜੀਆਂ 'ਚ, ਉਹ ਵੀ ਜਿਨਸ ਹੀ ਹੈ, ਉਹਨਾਂ ਦੀਆਂ ਘੋੜਾਂ ਦੀ ਕਿਸਮ 'ਚੋਂ ਹੀ। ਇਸ ਤਰ੍ਹਾਂ ਇਹ ਕਹਿੰਦੇ ਰੰਗਾਂ ਰੰਗਾਂ ਦੀ, ਤਰ੍ਹਾਂ ਤਰ੍ਹਾਂ ਦੀ ਮਿਸਰ ਡੱਬ ਖੜਬੇ, ਤੇ ਜਿਨਸਾਂ ਦੀ ਅੱਡੋ ਅੱਡੀ ਕਿਸਮਾਂ ਦੀ ਮਾਇਆ ਜਿੰਨ ਉਪਾਏ। ਸਾਹਿਬ ਜੀ ਨੇ ਸਾਰੀ ਇਹ ਕਹਿੰਦੇ ਰੰਗਾਂ ਰੰਗਾਂ ਦੀ ਤੇ ਤਰ੍ਹਾਂ ਤਰ੍ਹਾਂ ਦੀ ਤੇ ਅੱਡੋ ਅੱਡੀ ਜਿਨਸਾਂ ਦੀ ਕਿਸਮਾਂ ਦੀ ਮਾਇਆ ਦੁਆਰਾ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ। ਕਰ ਕਰ ਦੇਖੈ ਕੀਤਾ ਆਪਣਾ ਜਿਹੜਾ ਕੀਤਾ ਹੋਇਆ ਸੰਸਾਰ ਹੈ, ਉਹਨੂੰ ਤੂੰ ਕਰਕੇ ਪੈਦਾ ਤੇ ਕਰਕੇ ਫਿਰ ਦੇਖਦਾ ਹੈ। ਜੋ ਤਿਸ ਦੀ ਵਡਿਆਈ, ਤਿਸ ਆਪ ਜੀ ਦੀ ਵਡਿਆਈ ਕਿ ਇੱਛਾ ਹੁੰਦੀ ਹੈ। ਜੋ ਤਿਸ ਭਾਵੈ ਸੋਈ ਕਰਸੀ, ਜੋ ਆਪ ਜੀ ਨੂੰ ਪਾਉਂਦਾ ਉਹੀ ਹਮਾਰਾ ਪਰਮੇਸ਼ਰ ਤੂੰ ਕਰਦਾ ਤੇ ਕਰੇਗਾ। ਫਿਰ ਹੁਕਮ ਨਾ ਕਰਨਾ ਜਾਈ, ਇਹ ਆਪ ਜੀ ਦਾ ਜਿਹੜਾ ਹੁਕਮ ਆ ਉਹ ਫਿਰ ਕੀ ਫੇਰਨਾ ਨੀ ਕੀਤਾ ਜਾਂਦਾ, ਬੋਲਣਾ ਨੀ ਕੀਤਾ ਜਾ ਸਕਦਾ। ਆਪ ਜੀ ਦੇ ਹੁਕਮ ਹੋਰ ਫਿਰ ਹੁਕਮ ਨਹੀਂ ਕੀਤਾ ਜਾ ਸਕਦਾ ਵੀ ਤੂੰ ਪਰਮੇਸ਼ੁਰ ਇਉਂ ਕਿਉਂ ਕੀਤਾ, ਐਂ ਕਰਨਾ ਸੀ। ਜੋ ਤੂੰ ਕੀਤਾ ਠੀਕ ਕੀਤਾ, ਉਹ ਆਪ ਜੀ ਦੇ ਉੱਪਰ ਫਿਰ ਹੁਕਮ ਨਹੀਂ ਕੀਤਾ ਜਾ ਸਕਦਾ ਵੀ ਤੂੰ ਐਂ ਕਰਨਾ ਸੀ, ਐਸੇ ਨਹੀਂ ਕਰਨਾ ਸੀ। ਸੋ ਪਾਤ ਸਾਹਾ ਪਤ ਸਾਹਿਬ, ਉਹ ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ, ਕਹਿੰਦੇ ਸ਼ਾਹਾਂ ਦਾ ਪਾਤਸ਼ਾਹਾਂ ਦਾ ਸਾਹਿਬ ਹੈ, ਨਾਨਕ ਰਹਿਣ ਰਜਾਈ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ, ਉਹਦੀ ਆਗਿਆ ਵਿੱਚ ਹੀ ਰਹਿਣਾ ਚਾਹੀਦਾ। ਇਹਦੇ ਵਿੱਚ ਹੀ ਸਾਡਾ ਭਲਾ ਹੈ, ਇਹਦੇ ਵਿੱਚ ਹੀ ਸਾਡੀ ਜੀਵਨ ਦੀ ਯਾਤਰਾ ਦੀ ਸਫਲਤਾ ਆਈ ਹੈ। ਸੋ ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਹੋ ਕੇ ਐਸਾ ਜਿਹੜਾ ਸ਼ਬਦ ਆਪ ਜੀ ਨੇ ਉਹ ਗਾਇਨ ਕੀਤਾ, ਦੋਹਰਾ ਜਨ ਮੂਰਤ ਅਨੁਰਾਗ ਹੋਇਆ। ਜਿਹੜਾ ਕਹਿੰਦੇ ਵਾਹਿਗੁਰੂ ਦਾ ਪ੍ਰੇਮ ਹੈ, ਉਹੀ ਕਹਿੰਦੇ ਮੂਰਤ ਧਾਰ ਕੇ, ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਕੇ ਧਾਰ ਕੇ ਪ੍ਰੇਮ ਗਾਵਤ ਆਸਾ ਰਾਗ, ਆਸਾ ਰਾਗ ਦੇ ਵਿੱਚ ਗਾਇਨ ਕਰ ਰਿਹਾ, ਜਸ ਕਰ ਰਿਹਾ ਹੈ। ਸੋਦਰ ਸ਼ਬਦ ਉਚਾਰ ਕੇ, ਜਿਹੜਾ ਸੋਦਰ ਸਰਲੇਖ ਸ਼ਬਦ ਆ ਉਚਾਰਨ ਕਰਕੇ, ਪੰਡਤ ਹੈ ਅਸ਼ਟਾਂਗ, ਆਪ ਜੀ ਨੇ ਅੱਠ ਅੰਗ ਸਰੀਰ ਤੇ ਲਾ ਕੇ ਪਰਮੇਸ਼ਰ ਨੂੰ ਬੰਦਕੀਏ ਨਮਸਕਾਰ ਕੀਤੀ, ਮੱਥਾ ਟੇਕਿਆ, ਜਾਣੀ ਡੰਡੌਤ ਬੰਦਨਾ ਕੀਤੀ। ਸੋਰਠਾ ਅਖੰਡ ਮੰਡਲਾਕਾਰ, ਹਾਂ, ਜਿਹੜਾ ਅਖੰਡ ਕੀ ਇੱਕ ਰਾਸ ਗੋਲਾਕਾਰ, ਦੀਪਤ ਤੇਜ ਸੱਤ ਕੋਟ ਰਵ, ਜਿਵੇਂ ਕਰੋੜਾਂ ਸੂਰੀਆਂ ਦਾ ਕਹਿੰਦੇ ਤੇਜ ਪ੍ਰਤਾਪ ਪ੍ਰਕਾਸ਼ ਦਾ ਹੁੰਦਾ ਹੈ। ਅਨਕ ਤੜਿਤ ਚਮਕਾਰ, ਅਨੇਕਾਂ ਬਿਜਲੀਆਂ ਦਾ ਜਿਵੇਂ ਚਮਤਕਾਰ ਹੋਵੇ। ਕੈਸੇ ਹੋਤ ਸਮਾਨ ਤੇਹੇ, ਵਾਹਿਗੁਰੂ ਦੇ ਪ੍ਰਕਾਸ਼, ਵਾਹਿਗੁਰੂ ਦੇ ਚਮਤਕਾਰ ਦੇ ਬਰਾਬਰ ਕਰੋੜਾਂ ਬਿਜਲੀਆਂ ਦਾ ਜਿਹੜਾ ਚਮਤਕਾਰ ਹੈ ਤੇ ਕਰੋੜਾਂ ਸੂਰਜਾਂ ਦਾ ਤੇਜ ਦਾ ਪ੍ਰਕਾਸ਼ ਹੈ, ਉਹ ਕਿਵੇਂ ਹੋ ਸਕਦਾ ਹੈ। ਚੌਪਈ ਮਹਿਮਾ ਸ੍ਰੀ ਅਕਾਲ ਸੁਨ ਕਾਨੇ, ਵਾਹਿਗੁਰੂ ਅਕਾਲ ਪੁਰਖ ਜੀ ਆਪਣੀ ਮਹਿਮਾ ਕੰਨਾਂ ਵਿੱਚ ਸੁਣ ਕੇ ਸਰਗੁਣ ਰੂਪ ਜੀ ਤੇ ਪ੍ਰਸੀਦ ਮੰਦ ਮੁਸਕਾਨੇ, ਬਹੁਤ ਹੀ ਪ੍ਰਸੰਨ ਹੋਏ ਹਨ ਤੇ ਇਸ ਤਰ੍ਹਾਂ ਮੁਖੋਂ ਥੋੜਾ ਥੋੜਾ ਮੁਸ਼ਕਰਾਏ ਹਨ। ਸ੍ਰੀ ਮੁਖ ਤੇ ਪੁੰਨ ਗਿਰਾ ਉਚਾਰੀ, ਸਰਗੁਣ ਸਰੂਪ ਵਾਹਿਗੁਰੂ ਨੇ ਸਵਾਏ ਮਾਨ ਮੁਖ ਤੋਂ ਫਿਰ ਬਚਨ ਕਿਹਾ, ਅਬ ਤੂੰ ਮਜਾਵਾ ਜਗਤ ਮਜਾਰੀ, ਗੁਰੂ ਨਾਨਕ ਸਾਹਿਬ ਮੇਰਾ ਸਰੂਪ ਹੁਣ ਫਿਰ ਤੁਸੀਂ ਸੰਸਾਰ ਵਿੱਚ ਵਾਪਸ ਜਾਓ, ਜਿਹ ਕਾਰਨ ਨਿਜ ਧਰਿਓ ਸਰੀਰਾ, ਇਸ ਕਾਰਨ ਨੂੰ ਸਨਮੁਖ ਰੱਖ ਕੇ ਮਨੁੱਖਾ ਸਰੀਰ ਧਾਰਨ ਕੀਤਾ, ਪ੍ਰਗਟ ਕੀਤਾ, ਕਰਹੋ ਕਾਜ ਭੰਜੋ ਭਾਵ ਪੀੜਾ। ਜਾ ਕੇ ਕੰਮ ਕਰੋ, ਸੰਸਾਰ ਦੇ ਲੋਕਾਂ ਦੀ ਪੀੜਾ ਨੂੰ ਨਾਸ਼ ਕਰੋ। ਸਿੱਖੀ ਰੀਤ ਪ੍ਰਕਾਸ਼ਹਿ ਜਬ ਹੀ। ਗੁਰੂ ਨਾਨਕ ਸਾਹਿਬ ਸੰਸਾਰ ਦੇ ਜਦੋਂ ਸਿੱਖੀ ਰੀਤੀ ਮਾਤਾ ਪ੍ਰਕਾਸ਼ੇਗੀ, ਪ੍ਰਗਟ ਹੋਵੇਗੀ। ਆਵਹ ਨਿਕਟ ਹਮਾਰੇ ਤਬ ਹੀ। ਫਿਰ ਉਹ ਸਰੀਰ ਨੂੰ ਲੋਭ ਕਰਕੇ ਸਾਡੇ ਕੋਲ ਆ ਜਾਣਾ। ਕਰਤ ਕੁਕਰਮ ਸਰਬ ਨਿਰਵਾਰੋ। ਜਿਹੜੇ ਜੀਵ ਕਹਿੰਦੇ ਖੋਟੇ ਕਰਮ ਕਰ ਰਹੇ ਉਹਨਾਂ ਨੂੰ ਹਟਾਓ, ਉਹਨੂੰ ਆਓ। ਦੰਭ ਅਨੇਕਾਂ ਦੂਰ ਬਿਦਾਰੋ। ਜਿਹੜੇ ਅਨੇਕਾਂ ਲੋਕ ਪਖੰਡ ਕਰ ਰਹੇ ਉਹਨਾਂ ਦੂਰ ਕਰ ਦਿਓ, ਨਸ਼ਟ ਕਰ ਦਿਓ। ਸਤ ਨਾਮ ਕੋ ਕਰ ਉਪਦੇਸ਼ਾ। ਸਾਰਿਆਂ ਨੂੰ ਸੱਚੇ ਵਾਹਿਗੁਰੂ ਨਾਮ ਦਾ ਉਪਦੇਸ਼ ਦੇ ਕੇ। ਧਰਨੀ ਕੋ ਸਭ ਹਰ ਹੋ ਕਲੇਸ਼ਾ। ਧਰਤੀ ਉੱਪਰ ਜਿੰਨੇ ਜੀਵ ਕਲੇਸ਼ ਝਗੜੇ ਝਾਂਜੇ ਕਰ ਰਹੇ ਉਹਨਾਂ ਦੇ ਨਾਸ਼ ਕਰ ਦਿਓ। ਸੁਣ ਕਰ ਸ੍ਰੀ ਅਕਾਲ ਕੇ ਬਚਨਾ। ਅਕਾਲ ਪੁਰਖ ਵਾਹਿਗੁਰੂ ਦੇ ਬਚਨਾਂ ਨੂੰ ਸੁਣ ਕੇ ਬੰਦੇ ਚਰਨ ਬਿਨੈ ਕਰ ਰਚਨਾ। ਇਸ ਤਰ੍ਹਾਂ ਬੇਨਤੀ ਦੀ ਰਚਨਾ ਕਰਕੇ, ਬੇਨਤੀ ਦੇ ਵਿੱਚ ਪਾ ਕੇ ਹੱਥ ਜੋੜੇ ਹਨ ਚਰਨਾਂ ਤੇ। ਹਟ ਜਗਤ ਕੀ ਦਿਸ਼ ਗਤ ਦਾਈ। ਮੁਕਤੀ ਦਾਤੇ ਸੰਸਾਰ ਦੀ ਤਰਫ ਨੂੰ ਵਾਪਸ ਹੋ ਪਏ। ਦੀਨਨ ਬੰਧ ਦਿਆਲ ਗੁਸਾਈ। ਭੀਮਾ ਦੇ ਬੰਧੂ ਪਿਆਰੇ ਹੈ, ਦਿਆਲੂ ਹੈ, ਜਗਤ ਦੇ ਮਾਲਕ ਹਨ। ਧਰਿਓ ਦੇਹ ਜਿਨ ਦੁਤੀਏ ਨਕਾਰਨ। ਜਿਸ ਗੁਰੂ ਨਾਨਕ ਸਾਹਿਬ ਨੇ ਮਨੁੱਖਾ ਦੇ ਧਾਰਨ ਕੀਤੀ ਹੈ, ਹੋਰ ਕੋਈ ਦੂਜਾ ਕਰ ਨਹੀਂ ਦੇ ਧਾਰਨ ਦਾ। ਕੇਵਲ ਮਾਨਵ ਦੁਖੀਅਨ ਤਾਰਨ। ਸਿਰਫ ਜਿਹੜੇ ਮਨੁੱਖ ਕਹਿੰਦੇ ਬਹੁਤੇ ਦੁਖੀ ਲੋਕ ਉਹਨਾਂ ਨੂੰ ਤਾਰਨ ਵਾਸਤੇ ਇਹਦੇ ਧਾਰਨ ਕੀਤੀ ਹੈ। ਜੇ ਨਰ ਤਿਨਕੇ ਬਚਨਨ ਮਾਹੀ। ਜਿਹੜੇ ਕੋਈ ਪੁਰਸ਼ ਉਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚ ਚਲਤ ਸਦਾ ਤਿੰਨ ਜਮ ਭੈ ਨਾਹੀ। ਚਲਦੇ ਹਮੇਸ਼ਾ ਉਹਨਾਂ ਨੂੰ ਜਮਾਂ ਦਾ ਕੋਈ ਡਰ ਭੈ ਨਹੀਂ ਰਹਿੰਦਾ ਹੈ। ਜੋ ਬਾਵਨ ਪਦ ਪੰਕਜ ਬਾਰਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਜਿਹੜਾ ਬਾਵਨ ਅਵਤਾਰ ਹੋਇਆ ਉਹਦੇ ਚਰਨਾਂ ਕਮਲਾਂ ਦਾ ਜਿਹੜਾ ਪਵਿੱਤਰ ਜਲ ਹੈ। ਜਗਤ ਬਿਥਾਰੀ ਸੁਰਸਰ ਧਾਰਾ। ਕੀਰਤ ਨੇ ਲਿਆ ਕੇ ਗੰਗਾ ਦੀ ਧਾਰ ਸੰਸਾਰ ਵਿੱਚ ਧਿਆਈ ਸੀ। ਤਿਉਂ ਸ੍ਰੀ ਨਾਨਕ ਉੱਤਮ ਬਾਣੀ। ਉਹ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਸੰਸਾਰ ਦੇ ਵਿੱਚ ਆ ਕੇ ਜਿਹੜੀ ਉੱਤਮ ਗੁਰਬਾਣੀ ਹੈ। ਭਵ ਸਭ ਬਿਸਥਾਰੀ ਗੁਣ ਖਾਨੀ। ਉਹਨਾਂ ਦੇ ਖਾਣ ਨੇ ਕਹਿੰਦੇ ਜਿਹੜੀ ਗੁਰਬਾਣੀ ਰੂਪੀ ਗੰਗਾ ਸਾਰੇ ਥਾਵਾਂ ਵਿੱਚ ਫੈਲਾਈ ਹੈ। ਤੇ ਮਹਿਥੂਲ ਸਰੀਰ ਜੋ ਮੱਜਾ ਹੈ। ਜਿਹੜੀ ਭਗੀਰਥ ਨੇ ਗੰਗਾ ਲਿਆਂਦੀ ਹੈ ਮਾਤ ਲੋਕ ਵਿੱਚ, ਉਹਦੇ ਵਿੱਚ ਤਾਂ ਸੂਰ ਸਰੀਰ ਕਰਕੇ ਇਸ਼ਨਾਨ ਹੁੰਦਾ ਹੈ। ਪਾਪ ਕਮਾਤੇ ਸਭ ਹੀ ਭੱਜੇ ਹੈ। ਜਿਹੜੇ ਮਨੁੱਖ ਨੇ ਪਾਪ ਕਮਾਏ ਹੈ ਗੰਗਾ ਵਿੱਚ ਨਹਾਉਣ ਵਾਲੇ ਦੇ ਸਾਰੇ ਭੱਜ ਜਾਂਦੇ ਹਨ। ਇਸ ਮਹਿਸੂਖਮ ਮਨ ਇਸ਼ਨਾਨਾ। ਗੁਰੂ ਨਾਨਕ ਸਾਹਿਬ ਗੁਰਬਾਣੀ ਰੂਪੀ ਗੰਗਾ ਲਿਆਏ, ਇਹਦੇ ਵਿੱਚ ਕਹਿੰਦੇ ਸੂਖਮ ਮਨ ਦਾ ਇਸ਼ਨਾਨ ਹੈ, ਮਨ ਇਹਦੇ ਨਾਲ ਨਹਾ ਕੇ ਸ਼ੁੱਧ ਹੁੰਦਾ ਹੈ। ਕਰ ਹੰਜ ਨਰ ਤਿਨਕੇ ਗਤ ਪਾਨ। ਜਿਹੜੇ ਕਹਿੰਦੇ ਇਸ ਤਰ੍ਹਾਂ ਸੂਖਮ ਮਨ ਰਾਹੀਂ ਇਸ਼ਨਾਨ ਕਰਦੇ ਨਾ, ਬਾਣੀ ਮਨ ਨਾਲ ਲਾ ਕੇ ਪੜ੍ਹਦੇ ਹੈ, ਉਹਨਾਂ ਦੇ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦੀ ਹੈ, ਉਹਨਾਂ ਦੇ ਹੱਥਾਂ ਵਿੱਚ ਮੁਕਤੀ ਪ੍ਰਾਪਤ ਹੈ। ਸੋ ਇੱਕ ਥਲ ਇਹ ਸਭ ਥਲ ਮਾਹੀ। ਉਹ ਜਿਹੜੀ ਭਗੀਰਥ ਨੇ ਗੰਗਾ ਲਿਆਂਦੀ ਉਹ ਤਾਂ ਇੱਕ ਥਾਂ ਹੀ ਹੈ, ਇਹ ਗੁਰਬਾਣੀ ਰੂਪੀ ਜਿਹੜੀ ਗੰਗਾ ਸਾਰੇ ਥਾਵਾਂ ਵਿੱਚ ਹੀ ਹੈ। ਸਭ ਵਿਦ ਸੁਮਗ ਅਗਮ ਕੱਛ ਨਾਹੀ। ਸਭ ਤਰ੍ਹਾਂ ਕਰਕੇ ਸੌਖੀ ਹੈ, ਵਾਸਤੇ ਅਗਮ ਔਖਾ ਕੁਝ ਵੀ ਨਹੀਂ ਇਹਦੇ ਵਿੱਚ। ਸਿਰਫ ਨਾ ਚੁੱਕ ਕੇ ਗੁਰਬਾਣੀ ਨੂੰ ਮਨ ਲਾ ਕੇ ਪੜ੍ਹਨ ਲੱਗ ਜਾਣਾ, ਬਸ ਇਹ ਇਸ਼ਨਾਨ ਹੈ ਅਸਲੀ। ਪੜ੍ਹਤ ਸੁਣਤ ਗਤ ਦੇਤ ਸੁਖਾਰੇ। ਜਿਹੜੀ ਗੁਰਬਾਣੀ ਹੈ ਪੜ੍ਹਦੇ ਸੁਣਨ ਵਾਲੇ ਨੂੰ ਸੌਖੀਆਂ ਕਹਿੰਦੀ ਮੁਕਤੀ ਦੇ ਦਿੰਦੀ ਹੈ। ਜੇ ਨ ਕਮਾਵੇ ਹੈ ਜਗ ਭਵ ਹਾਰੇ। ਕਹਿੰਦੇ ਜਿਹੜੇ ਵੀ ਗੁਰਬਾਣੀ ਨੂੰ ਪੜ੍ਹ ਸੁਣ ਕੇ ਕਮਾਉਂਦੇ ਨਹੀਂ, ਉਹ ਤਾਂ ਸੰਸਾਰ ਦੇ ਵਿੱਚ ਆਪਣਾ ਮਨੁੱਖਾ ਜਨਮ ਹਾਰ ਜਾਂਦੇ ਵਿਸ਼ਿਆਂ ਰੂਪ ਜੂਏ ਵਿੱਚ। ਦੋਹਰਾ ਸਤਸੰਗਤ ਸ਼ੁਭ ਘਾਟ ਤੇ। ਇਸ ਕਰਕੇ ਕਵੀ ਕਹਿੰਦਾ ਇਹ ਜਿਹੜੀ ਸਤਸੰਗਤ ਹੈ ਇਹ ਬੜਾ ਚੰਗਾ ਸੋਹਣਾ ਘਾਟ ਹੈ। ਜਿਵੇਂ ਉਹ ਕਿਸੇ ਨਦੀ ਦੇ ਕਿਨਾਰੇ ਤੇ ਕੋਈ ਪੌੜੀਆਂ ਬਣੀਆਂ ਹੋਣ, ਨਹਾਉਣ ਇਸ਼ਨਾਨ ਕਰਨ ਵਾਸਤੇ ਬੰਦੋਬਸਤ ਕੀਤਾ, ਉਹਨੂੰ ਘਾਟ ਕਹਿੰਦੇ। ਸਰੋਵਰ ਤੇ ਪੌੜੀਆਂ ਹੁੰਦੀਆਂ ਇਸ ਤਰ੍ਹਾਂ ਕੋਈ, ਜਿੱਥੇ ਦਰਿਆ ਤੇ ਕੋਈ ਨਹਾਉਣ ਵਾਸਤੇ ਕੋਈ ਪ੍ਰਬੰਧ ਜਾਂ ਕੀਤਾ ਹੋਵੇ, ਸੌਖਾ ਨਹਾਇਆ ਜਾਂਦਾ ਹੋਵੇ, ਉਹਨੂੰ ਘਾਟ ਕਿਹਾ ਜਾਂਦਾ। ਕਹਿੰਦੇ ਸਤਸੰਗਤ ਇਹ ਬੜਾ ਚੰਗਾ ਘਾਟ ਹੈ। ਨਿਤ ਕਰੋ ਇਸ਼ਨਾਨ। ਕਵੀ ਜੀ ਕਹਿੰਦਾ ਮੈਂ ਵੀ ਹਮੇਸ਼ਾ ਸਤਸੰਗਤ ਰੂਪੀ ਘਾਟ ਤੇ ਆ ਕੇ ਇਹ ਗੁਰਬਾਣੀ ਪੜ੍ਹਨ ਸੁਣ ਰੂਪ ਹਮੇਸ਼ਾ ਇਸ਼ਨਾਨ ਕਰਦਾ। ਕਵ ਸੰਤੋਖ ਸਿੰਘ ਬੰਦ ਦੀ ਸੰਤੋਖ ਸਿੰਘ ਜੀ ਕਹਿੰਦੇ ਦੋਵੇਂ ਹੱਥ ਜੋੜ ਕੇ ਨਮੋ ਨਮੋ ਗੁਣ ਖਾਨ। ਐਸੀ ਜੋ ਗੁਰੂ ਨਾਨਕ ਨੇ ਮੁੱਖੋਂ ਗੁਣਾਂ ਦੀ ਖਾਣ ਬਾਣੀ ਉਚਾਰਨ ਕੀਤੀ ਹੈ ਉਸਨੂੰ ਵੀ ਨਮਸਕਾਰ ਹੈ। ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਉਹ ਗੁਰੂ ਨਾਨਕ ਸਾਹਿਬ ਜੀ ਜੋ ਗੁਣਾਂ ਦੀ ਖਾਣ ਹੈ ਉਹਨਾਂ ਨੂੰ ਵੀ ਮੇਰੇ ਕਵੀ ਵੱਲੋਂ ਨਮਸਕਾਰ ਹੈ। ਪਰ ਗੁਰੂ ਨਾਨਕ ਅਤੇ ਗੁਰੂ ਨਾਨਕ ਦੀ ਬਾਣੀ ਨੂੰ ਦੋਹਾਂ ਨੂੰ ਜੋ ਗੁਣਾਂ ਦੀ ਖਾਣ ਹੈ ਮੈਂ ਕਵੀ ਮੱਥਾ ਟੇਕਦਾ ਹਾਂ ਨਮਸਕਾਰ ਕਰਦਾ ਹਾਂ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਪੁਸਤਕ ਦਾ ਪੂਰਵਾ ਅਰਧ ਸੀ ਇਹ ਪੁਸਤਕ ਦਾ ਪਹਿਲਾ ਹਿੱਸਾ ਸੀ ਪਹਿਲਾ ਭਾਗ ਸੀ ਇੱਥੇ ਪੂਰਾ ਕੀਤਾ ਹੈ। ਇਸ ਤੋਂ ਹੁਣ ਅੱਗੇ ਉਤਰਾਰਧ ਮਗਰਲਾ ਹਿੱਸਾ ਮਗਰਲਾ ਭਾਗ ਪਿਛਲਾ ਹਿੱਸਾ ਉਹਦੇ ਵਿੱਚ ਜਿਵੇਂ ਬਾਕੀ ਰਹਿੰਦੀ ਕਥਾ ਕਵੀ ਜੀ ਨੇ ਬਿਆਨ ਕੀਤੀ ਉਹ ਅਗਲੇ ਭਾਗ ਵਿੱਚ ਜਿਵੇਂ ਵੀ ਆਏਗੀ ਆਪਾਂ ਸਰਵਣ ਕਰਾਂਗੇ ਲਾਹਾ ਲਵਾਂਗੇ। ਇੱਥੇ ਅਜੇ ਪੂਰਵਾਰ ਪਹਿਲਾ ਜਿਹੜਾ ਭਾਗ ਹੈ ਪਹਿਲਾ ਹਿੱਸਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਦਾ ਪੂਰਾ ਹੋ ਗਿਆ ਜਾਣੀ ਅੱਧੀ ਇੱਕ ਕਥਾ ਪੂਰੀ ਹੋ ਗਈ। ਇੱਥੇ ਦੋਹਰਾ ਸਤ ਸੰਗਤ ਸ਼ੁਭ ਘਾਟ ਤੇ ਨਿਤ ਕਰੋ ਇਸ਼ਨਾਨ ਕਵ ਸੰਤੋਖ ਸਿੰਘ ਬੰਦ ਦੁਐ ਨਮੋ ਨਮੋ ਗੁਣ ਖਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰ ਹੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਤੂੰ ਠਾਕੁਰ ਤੂੰ ਅਰਦਾਸ ਜਿਉ ਪਿੰਡ ਸਭ ਤੇਰੀ ਰਾ ਮਾਤ ਪਿਤਾ ਹਮ ਵਾਰਕ ਤੇਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੇ ਤੁਮਰਾ